ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਿ ਗੋਬਿੰਦ ਹਰੇ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤੇ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਦੋਹਰਾ ਚਤੁਰ ਚਾਦਰੇ ਰੁਚਿਰ ਗੁਰ ਰਾਖਤ ਆਪਣੇ ਪਾਸ ਬਿਮਲ ਜੁਗਲ ਕੋ ਕਰ ਬਿਮਲ ਜੁਗਲ ਕੋ ਕਰ ਭਲੇ ਧਰੈ ਸੋ ਰਹਿ ਅਵਾਸ ਚਤੁਰ ਚਾਦਰੇ ਰੁਚਿਰ ਗੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿਖੇ ਮਹਾਨ ਸੁੰਦਰ ਦੀਵਾਨ ਸਜਰੇ ਗ੍ਰੰਥੀ ਸਾਹਿਬਾਨ ਦੀ ਰਾਹੀਂ ਪ੍ਰਕਾਸ਼ ਸੇਵਾ ਤਸਾ ਗੁਰਬਾਣੀ ਦਾ ਪਾਠ ਜਾਪ ਹੋਇਆ ਹੈ ਅਤੇ ਰਾਗੀ ਸਿੰਘਾਂ ਦੀ ਰਚਨਾ ਰਾਹੀਂ ਹੀ ਸਿੰਘੀ ਦੇ ਨਿਯਮਾਂ ਵਿੱਚ ਕੁਝ ਸਮਾਂ ਕੀਰਤਨ ਹੋਇਆ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਲੜੀਵਾਰ ਰੂਪ ਵਿੱਚ ਚੱਲ ਰਿਹਾ ਹੈ। ਆਪਾਂ ਸੰਗਤ ਰੂਪ ਵਿੱਚ ਜੁੜ ਕੇ ਇਤਿਹਾਸ ਰਾਹੀਂ ਪ੍ਰਸੰਗ ਸੁਣ ਕੇ ਲਾਹਾ ਲੈਂਦੇ ਹਾਂ। ਅੱਜ ਵੀ ਅਗਲਾ ਪ੍ਰਸੰਗ ਸੁਣ ਕੇ ਲਾਹਾ ਲੈਣ ਲਈ ਸਤਿਗੁਰੂ ਦੇ ਦਰਬਾਰ ਵਿੱਚ ਹਾਜ਼ਰੀਆਂ ਭਰਦੇ ਸੰਗਤ ਰੂਪ ਵਿੱਚ ਜੁੜ ਰਹੇ ਹਾਂ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅੰਤਮ ਉਪਦੇਸ਼ ਦਿੰਦਿਆਂ ਹੋਇਆਂ ਇਹ ਸਰੀਰ ਦੀਆਂ ਜਿਹੜੀਆਂ ਤਿੰਨ ਅਵਸਥਾ ਹੈ ਇਹ ਪਰਮੇਸ਼ੁਰ ਦੇ ਭਜਨ ਸਿਮਰਨ ਕੀਤੇ ਬਗੈਰ ਸੰਗਤ ਕੀਤੇ ਬਗੈਰ ਸਫਲ ਨਹੀਂ ਹੁੰਦੀਆਂ, ਸੁੱਖ ਦੁੱਖਦਾਈ ਹੀ ਬਣਦੀਆਂ ਹਨ। ਬਾਲਕ ਅਵਸਥਾ ਵਿੱਚ ਜਿਹੜੇ ਕੋਈ ਦੁੱਖ ਹੁੰਦੇ ਉਹਨਾਂ ਦਾ ਨਿਰਣਾ ਕਰਕੇ ਸੁਣਾਇਆ, ਇਹ ਜਵਾਨ ਅਵਸਥਾ ਵਿੱਚ ਜਿਵੇਂ ਮੰਦ ਕਰਮਾਂ ਵਿੱਚ ਫਸ ਜਾਂਦਾ ਹੈ ਫਿਰ ਬਿਰਧ ਅਵਸਥਾ ਵਿੱਚ ਜਿਹੜੇ ਕੋਈ ਤਰ੍ਹਾਂ ਤਰ੍ਹਾਂ ਦੇ ਦੁੱਖ ਰੋਗ, ਬਹੁਤ ਹੀ ਤ੍ਰਿਸ਼ਨਾ, ਬਹੁਤ ਕ੍ਰੋਧ, ਉਹਨਾਂ ਕਰਕੇ ਤਪਦਾ ਹੈ। ਅਸਾਂ ਜਦੋਂ ਕਰਦੇ ਜੀਆ ਜਨਤੇ ਦਾ ਕਿਹਾ ਹੋਇਆ ਮੰਨਦੇ ਨਹੀਂ ਹੈ, ਫਿਰ ਉਸ ਵੇਲੇ ਔਖਾ ਜਿਹਾ ਹੁੰਦਾ। ਕਈ ਵਾਰੀ ਫਿਰ ਇਹਦਾ ਨਿਰਾਦਰ ਵੀ ਕਰ ਦਿੰਦੇ ਨੇ, ਚੰਗਾ ਮਾੜਾ ਵੀ ਕਹਿ ਦਿੰਦੇ, ਉਦੋਂ ਔਖਾ ਜਿਹਾ ਹੁੰਦਾ ਹੈ। ਇਸੇ ਤਰ੍ਹਾਂ ਜਿਹੜੇ ਕੋਈ ਸਾਖ ਸੰਬੰਧੀ ਜਿਨ੍ਹਾਂ ਨੂੰ ਆਪਣਾ ਸਮਝ ਰਿਹਾ ਹੁੰਦਾ, ਉਹ ਵੀ ਬਿਰਧ ਅਵਸਥਾ ਹੈ, ਦੇਖ ਕੇ ਇਹਦਾ ਸਾਥ ਜਿਹਾ ਛੱਡ ਜਾਂਦੇ। ਉਦੋਂ ਬਗੈਰ ਇਹ ਧਨ ਨੂੰ ਸੁਖਦਾਈ ਮੰਨਦਾ। ਇਹਦੇ ਸੰਬੰਧੀ ਵੀ ਮਹਾਰਾਜ ਨੇ ਵਾਕਫੀ ਦਿੱਤੀ ਵੀ ਇਹ ਵੀ ਜਿਸ ਲਈ ਇਹ ਤਰ੍ਹਾਂ ਤਰ੍ਹਾਂ ਦੇ ਝੂਠ ਬੋਲਦਾ, ਬੇਈਮਾਨੀ ਧੁੱਕੇ ਠੱਗੀਆਂ ਮਾਰਦਾ ਹੈ, ਇਹ ਵੀ ਧਨ ਕੋ ਸੁੱਖ ਦੇਣ ਵਾਲਾ ਨਹੀਂ ਹੈ। ਜੇ ਕੋਈ ਜ਼ਿਆਦਾ ਆ ਜਾਏ ਤਾਂ ਜ਼ਿਆਦਾ ਚਿੰਤਾ ਵੱਧ ਜਾਂਦੀ ਹੈ, ਜੇ ਚਲਾ ਜਾਏ ਤਾਂ ਫਿਰ ਪ੍ਰਾਣ ਜਾਨ ਵੀ ਨਾਲ ਜਾਂਦੀ ਹੈ। ਫਿਰ ਰੱਖਿਆ ਕਰਨ ਵਾਸਤੇ ਬਹੁਤ ਕੁਛ ਇਹਨੂੰ ਕਰਨਾ ਕਰਾਉਣਾ ਪੈਂਦਾ ਹੈ। ਕਿਸੇ ਰਾਜੇ ਦਾ ਡੋਰ ਡਰ ਬਣਿਆ ਰਹਿੰਦਾ ਵੀ ਉਹ ਹੀ ਕੋਈ ਕਾਲਾ ਧਨ ਕਹਿ ਕੇ ਨਾ ਮੈਥੋਂ ਲੈ ਜਾਏ, ਜਾਂ ਚੋਰੀ ਨਾ ਸੰਨ ਲਾ ਕੇ ਲੈ ਜਾਣ, ਜਾਂ ਮੈਨੂੰ ਮਾਰ ਹੀ ਨਾ ਜਾਣੇ ਮਾਇਆ ਪਿੱਛੇ। ਇਸ ਤਰ੍ਹਾਂ ਕਹਿੰਦੇ ਜੇ ਬਹੁਤ ਜੀ ਹੈ ਤਾਂ ਫਿਰ ਰੱਖਿਆ ਕਰਨ ਵਿੱਚ ਬੇਚੈਨ ਰਹਿੰਦਾ, ਜੇ ਨਹੀਂ ਹੈ ਫਿਰ ਉਂਝੀ ਨਮੋ ਝੂਨਾ ਜਿਹਾ ਹੋਇਆ, ਗਰੀਬ ਜਿਹਾ ਬਣਿਆ, ਰੋਂਦਾ ਧੁੰਦਾ ਰਹਿੰਦਾ ਹੈ। ਇਸ ਕਰਕੇ ਗੁਰਸਿੱਖੋ, ਇੱਕੋ ਇੱਕ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਬਾਣੀ ਹੈ, ਇਹ ਅਸਲੀ ਧਨ ਹੈ। ਇਹ ਇੱਥੇ ਵੀ ਸੁੱਖ ਦਿੰਦਾ ਹੈ, ਪਰ ਲੋਕ ਵਿੱਚ ਵੀ ਇਹ ਨਾਲ ਜਾਂਦਾ ਹੈ ਅਤੇ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਉਪਦੇਸ਼ ਦੇ ਕੇ ਫਿਰ ਆਪ ਜੀ ਨੇ ਭਾਈ ਸਧਾਰਨ ਗੁਰਸਿੱਖ ਨੂੰ ਬੁਲਾਇਆ ਹੈ। ਕਹਿਣ ਲੱਗੇ ਵੀ ਜਿੱਥੇ ਆਪਣਾ ਬਾਹਰ ਬਾਹਰ ਅਟਕ ਵੀ ਗਏ ਹੈ ਨਾ, ਉੱਥੇ ਤੂੰ ਲੱਕੜਾਂ ਇਕੱਠੀਆਂ ਕਰਕੇ ਸੈੱਟ ਢੇਰ ਲਾ ਦੇ। ਇਸ ਤਰ੍ਹਾਂ ਇਸ ਤੋਂ ਬਾਅਦ ਫਿਰ ਤੈਨੂੰ ਹੋਰ ਕੋਈ ਕੰਮ ਦੱਸਾਂਗੇ, ਉਹ ਤੂੰ ਕਰ ਕਰਾਇਆ। ਜਿਵੇਂ ਮਹਾਰਾਜ ਦੇ ਬਚਨ ਮੰਨ ਕੇ ਸਧਾਰਨ ਗੁਰਸਿੱਖ ਬਾਹਰ ਚਲਿਆ ਗਿਆ। ਉਹ ਜਿੱਥੇ ਇੱਕ ਹੁਕਮ ਹੋਇਆ ਸੀ ਉੱਥੇ ਸੁੱਕੀਆਂ ਲੱਕੜਾਂ ਜਿਹੀਆਂ ਬਹੁਤੀਆਂ ਇਕੱਠੀਆਂ ਕਰਕੇ ਢੇਰ ਲਾ ਦਿੱਤਾ ਹੈ, ਅਤੇ ਗੁਰੂ ਮਹਾਰਾਜ ਨੂੰ ਆ ਕੇ ਦੱਸ ਦਿੱਤਾ ਕਿ ਮਹਾਰਾਜ ਜੋ ਆਪ ਜੀ ਨੇ ਆਗਿਆ ਕੀਤੀ ਸੀ ਉਹ ਕਾਰਜ ਹੋ ਗਿਆ ਹੈ, ਅੱਗੇ ਕੋਈ ਸੇਵਾ ਦੱਸੋ, ਹੋਰ ਕੀ ਕੁਝ ਕਰਨਾ ਹੈ। ਕਿਉਂਕਿ ਜਦੋਂ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਖਡੂਰ ਸਾਹਿਬ ਵਿਖੇ ਚਲੇ ਗਏ ਸੀ, ਉਸ ਤੋਂ ਬਾਅਦ ਇਹ ਭਾਈ ਸਧਾਰਨ ਗੁਰਸਿੱਖ ਹੀ ਗੁਰੂ ਮਹਾਰਾਜ ਦੀ ਸੇਵਾ ਕਰਿਆ ਕਰਦਾ। ਜਿਹੜਾ ਕੋਈ ਕੰਮ ਕਾਜ ਹੈ ਉਹ ਕਮਲਾ ਸੇਵ ਕਰਿਆ ਕਰਦਾ ਸੀ ਪੱਠੇ ਦੱਥੇ ਦਾ। ਇਸੇ ਤਰ੍ਹਾਂ ਜਿਵੇਂ ਬ੍ਰਹਮਾ, ਸ਼ਿਵਜੀ, ਇੰਦਰ ਦੇਵਤਾ ਇਹ ਕਮਲਾ ਸੇਵਕ ਨੂੰ ਮਿਲੇ, ਸਵਾਰੀ ਕੁੜੀ ਜੀ ਦੇ ਕੇ ਕਹਿਣ ਲੱਗੇ ਵੀ ਇਹ ਮਹਾਰਾਜ ਤੋਂ ਉੱਤਰ ਲੈ ਕੇ ਆ, ਅਤੇ ਘਾਹ ਦੀ ਜਿਹੜੀ ਪੰਡ ਹੈ ਇੱਕ ਮੁੱਠੀ ਕੋ ਘਾਹ ਪੁੱਟ ਕੇ ਅਤੇ ਉਹ ਪੰਡ ਜੀ ਬੰਨ੍ਹ ਕੇ ਚੁਕਾ ਦਿੱਤੀ ਸੀ, ਮਹਾਰਾਜ ਕੋਲ ਆ ਗਿਆ ਸੀ। ਉਸ ਵੇਲੇ ਉਹ ਕੱਪੜੇ ਵੀ ਦੀ ਵੰਡ ਜੀ ਖੋਲ੍ਹ ਕੇ ਮਹਾਰਾਜ ਨੂੰ ਫੜਾ ਦਿੱਤੀ ਸਵਾਹ ਜੀ। ਮਹਾਰਾਜ ਕਹਿੰਦੇ ਵੀ ਇਹ ਤਾਂ ਰੱਬੀ ਹੁਕਮ ਤੋਂ ਉੱਪਰ ਲੈ ਆਇਆ ਹੈ, ਉੱਪਰਲਾ ਸੁਨੇਹਾ ਲੈ ਆਇਆ ਹੈ, ਤਿੰਨ ਕੁ ਵਾਰੀ ਕਿਹਾ ਹੈ। ਇਸ ਤਰ੍ਹਾਂ ਦੇ ਬਚਨ ਬਿਲਾਸ ਦੇ ਆਪ ਜੀ ਨੇ ਹੋਰ ਢੰਗ ਤਰੀਕੇ ਦੇ ਨਾਲ ਕੀਤੇ ਹਨ। ਭਾਈ ਸਧਾਰਨ ਨੂੰ ਜਿਵੇਂ ਗੁਰੂ ਮਹਾਰਾਜ ਨੇ ਕੁਝ ਅੱਗੇ ਕਿਹਾ ਉਹ ਇਤਿਹਾਸ ਵਿੱਚ ਪ੍ਰਸੰਗ ਆ ਰਿਹਾ ਹੈ। ਜਿਵੇਂ ਵੀ ਆਉਂਦਾ ਆਪਾਂ ਮੰਨ ਲਾ ਕੇ ਸੁਣੀਏ ਜੀ ਚਤੁਰ ਚਾਦਰੇ ਰੁਚਰ ਗੁਰ। ਹਾਂ, ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਕੋਈ ਪਹਿਨਣ ਵਾਲੇ ਹੈ ਵਸਤਰ, ਜੇ ਕਹਿੰਦੇ ਚਾਰ ਗਿਣਤੀ ਵੀ ਚਾਦਰੇ ਹੁੰਦੇ ਸਨ, ਰਾਖਤ ਆਪਣੇ ਪਾਸ। ਇਹ ਗੁਰੂ ਮਹਾਰਾਜ ਸਿਰਫ ਚਾਰ ਚਾਦਰੇ ਆਪਣੇ ਕੋਲ ਰੱਖਿਆ ਕਰਦੇ ਸਨ। ਬਿਮਲ ਜੁਗਲ ਕੋ ਕਰ ਭਲੇ, ਦੋ ਜਿਹੜੇ ਖਾਸ ਚਾਦਰੇ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਸਵਾਰ ਕੇ ਉਜਲ ਸਾਫ਼ ਸੁਥਰੇ ਕਰਕੇ ਧਰੈ ਸੋ ਰਹਿ ਆਵਾਸ, ਉਹ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਹੀ ਰੱਖੇ ਰਹਿੰਦੇ ਸਨ। ਚੌਪਈ ਦੁਆ ਸਰੀਰ ਪਰ ਪਹਿਰੇ ਦਿਆਲਾ। ਹਾਂ, ਜਿਹੜੇ ਦੋ ਕੁ ਚਾਦਰੇ ਹੈ ਉਹ ਗੁਰੂ ਮਹਾਰਾਜ ਆਪਣੇ ਸਰੀਰ ਤੇ ਪਹਿਨਦੇ ਸਨ, ਪਾਉਂਦੇ ਸਨ। ਜਿਨਕੇ ਨਾਮ ਟੁੱਟਾ ਜਮ ਜਲ, ਜਿਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਮ ਲਿਆ ਜਮਾਂ ਦੇ ਜਿਹੜੇ ਫਾਹੇ ਫਾਹੀਆਂ ਉਹ ਟੁੱਟ ਜਾਂਦੇ ਹਨ, ਨਾਸ ਹੋ ਜਾਂਦੇ ਹਨ। ਤੇ ਛਿਨ ਭਨਿਓ ਸਧਾਰਨ ਤਾਏ, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਸਧਾਰਨ ਗੁਰਸਿੱਖ ਤਾਈ ਆਖਿਆ ਹੈ, ਵਸਤਰ ਪਖਾਰ ਜਲ ਮਹਿ ਜਾਈ। ਇਹ ਵੀ ਸਧਾਰਨ ਗੁਰਸਿੱਖ ਨੂੰ ਬਾਹਰ ਬਾਹਰ ਰਾਵੀ ਨਦੀ ਦੇ ਕਿਨਾਰੇ ਤੇ ਚਲਿਆ ਜਾ, ਉੱਥੇ ਆ ਸਾਡੇ ਜਿਹੜੇ ਦੋ ਚਾਦਰੇ ਜੇ ਧੋ ਸਵਾਰ ਕੇ ਚੰਗੀ ਤਰ੍ਹਾਂ ਲਿਆ। ਸੁਣ ਰਜਾਏ ਲੈ ਪੱਟ ਸੰਗ ਹੱਥ, ਉਸ ਵੇਲੇ ਮਹਾਰਾਜ ਦੀ ਆਗਿਆ ਸੁਣ ਕੇ ਤੇ ਆਪਣੇ ਹੱਥਾਂ ਦੇ ਵਿੱਚ ਦੋ ਚਾਦਰੇ ਜੇ ਲੈ ਕੇ, ਵਹਿਰ ਪਖਾਰੇ ਜਲ ਕੇ ਸਾਥਾ, ਬਾਹਰ ਬਾਹਰ ਰਵੀ ਨਦੀ ਦੇ ਕਿਨਾਰੇ ਜਾ ਕੇ ਚਲਦੇ ਨਾਲ ਚੰਗੀ ਤਰ੍ਹਾਂ ਨੇ ਧੋਤੇ ਹਨ, ਸਾਫ ਸੁਥਰੇ ਕੀਤੇ ਹਨ। ਨੀਕੇ ਬਿਮਲ ਪ੍ਰੇਮ ਉਰਤਾਰੇ, ਐ ਚੰਗੀ ਤਰ੍ਹਾਂ ਚਿਰ ਕੀਤੇ ਹਿਰਦੇ ਵਿੱਚ ਪ੍ਰੇਮ ਧਾਰ ਕੇ, ਆਤਪ ਸੰਕ ਸੰਗ ਸੁਕਾਏ ਸਵਾਰੇ। ਉਦੋਂ ਬਾਅਦ ਕਹਿੰਦੇ ਸੂਰਜ ਦੀ ਧੁੱਪ ਦੇ ਨਾਲ ਨਾ ਸਵਾਰ ਕੇ ਉਹਨਾਂ ਨੂੰ ਸੁਕਾਇਆ ਹੈ, ਖੁਸ਼ਕ ਕੀਤਾ ਹੈ। ਘਰ ਆਇਓ ਜਬੈ ਸਮੀਪਾ, ਜਦੋਂ ਦੋਵੇਂ ਚਾਦਰੇ ਨਾ ਸਵਾਰ ਕੇ ਧੋ ਕੇ ਸੁਭ ਸੁਥਰੇ ਕਰਕੇ ਮਹਾਰਾਜ ਦੇ ਕੋਲ ਆ ਕੇ ਲੈ ਪਹੁੰਚਾ ਹੈ। ਪਿਖ ਬੋਲੇ ਬੇਦੀ ਕੁਲ ਦੀਪਾ, ਉਸ ਵੇਲੇ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਰੂਪ ਸੁਣ ਕੇ ਵੇਖ ਕੇ ਬੋਲੇ ਇਸ ਸਧਾਰਨ ਨੂੰ, ਇਨਕੋ ਰਾਖੋ ਅੰਤਰ ਠੋਰੀ। ਕਹਿੰਦੇ ਵੀ ਸਧਾਰਨ ਗੁਰਸਿੱਖ ਜਿਹੜੇ ਚਾਦਰੇ ਹੁਣੇ ਹੁਣੇ ਤੂੰ ਚੰਗੀ ਤਰ੍ਹਾਂ ਧੋ ਸਵਾਰ ਕੇ ਲਿਆ ਕੇ ਸੁਕਾ ਕੇ ਲਿਆਇਆ ਹੈ, ਇਹਨਾਂ ਨੂੰ ਵੀ ਆਪਣੇ ਘਰ ਦੇ ਅੰਦਰ ਤੂੰ ਐਨ ਚੰਗੀ ਤਰ੍ਹਾਂ ਬਣਾ ਸਵਾਰ ਕੇ ਰੱਖ ਦੇ। ਸਰਬ ਸਦਨ ਕੋ ਲਿੰਬ ਬਹੋਰੀ, ਉਦੋਂ ਬਾਅਦ ਵੀ ਜਿਹੜਾ ਆਪਣਾ ਰਹਿਣ ਵਾਲਾ ਘਰ ਹੈ ਇਹਨੂੰ ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਲਿਪਣ ਕਰ ਦੇ, ਸਾਰੇ ਹੀ ਚੰਗੀ ਤਰ੍ਹਾਂ ਲੇਪ ਦੇ। ਉੱਪਰ ਤਰੇ ਸਵੱਛ ਕੋ ਕਰੀਏ, ਉੱਪਰ ਵੀ ਮਕਾਨ ਨੂੰ ਛੱਤ ਵਿੱਚੋਂ ਵੀ ਜਾਲੇ ਜੁੜੇ ਜੇ ਰੱਖ ਕੇ ਸਾਫ਼ ਕਰਦੇ, ਹੇਠਾਂ ਵੀ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਦੇ। ਦਿਨ ਰਹਿ ਥੋਰ ਬਿਲਮ ਪਰ ਹਰੀਏ, ਕਿਉਂਕਿ ਦਿਨ ਥੋੜ੍ਹਾ ਜਿਹਾ ਰਹਿੰਦਾ ਹੈ ਜਿਸ ਕਰਕੇ ਦੇਰੀ ਛੱਡ ਕੇ ਵੀ ਛੇਤੀ ਕਰੀਏ ਮਕਾਨ। ਸੁਣ ਆਇਸ ਗਮਨਿਓ ਤਿਹ ਥਾਈ, ਗੁਰੂ ਮਹਾਰਾਜ ਦੀ ਆਗਿਆ ਸੁਣ ਕੇ ਜਿੱਥੇ ਮਹਾਰਾਜ ਰਾਤ ਨੂੰ ਰਿਹਾ ਕਰਦੇ ਉਸ ਥਾਂ ਤੇ ਸਧਾਰਨ ਗੁਰਸਿੱਖ ਚਲਿਆ ਗਿਆ ਹੈ। ਇਸ ਮਹਿ ਟਿਕ ਹੀ ਜਹਾਂ ਗੁਸਾਈ, ਰਾਤ ਦੇ ਸਮੇਂ ਜਗ ਦੇ ਮਾਲਕ ਜਿੱਥੇ ਉਹ ਟਿਕਿਆ ਕਰਦੇ ਬਰਾਜਿਆ ਕਰਦੇ ਸਨ। ਅਦਕ ਪ੍ਰੀਤ ਔਰ ਬਹੁ ਕਰ ਦੀਨਾ, ਉਸ ਵੇਲੇ ਬਹੁਤੀ ਪ੍ਰੀਤੀ ਦੇ ਨਾਲ ਇਸਨੇ ਸਭ ਤੋਂ ਪਹਿਲਾਂ ਤਾਂ ਅੰਦਰ ਬਾਹਰ ਝਾੜੂ ਦਿੱਤਾ ਹੈ। ਸਰਬ ਸਦਨ ਪੁਨ ਲੀਪਨ ਕੀਨਾ, ਬਾਹਰ ਜਿਹੜਾ ਅੰਦਰਲਾ ਬਾਹਰਲਾ ਸਾਰਾ ਘਰ ਹੈ ਉਹਨੂੰ ਲੈ ਲੈ ਕੇ ਮਿੱਟੀ ਜੀ ਉਹਨੂੰ ਲੇਪਨ ਕਰ ਦਿੱਤਾ ਹੈ। ਉਰਦ ਤਾਰਾ ਸਵੱਛ ਕਰ ਸਾਰੇ ਹੇਠਾਂ ਵੀ ਉੱਪਰ ਵੀ ਐਨ ਚੰਗੀ ਤਰ੍ਹਾਂ ਕਹਿੰਦੇ ਸਾਫ਼ ਸੁਥਰਾ ਕਰ ਦਿੱਤਾ ਹੈ। ਗਇਓ ਬਹੁਰ ਜਹ ਮੁਖ ਉਦਾਰੇ ਉਦੋਂ ਬਾਅਦ ਜਿੱਥੇ ਮੁਕਤੀ ਦੇਣ ਵਿੱਚ ਸਤਿਗੁਰੂ ਸਖੀ ਦਾਤੇ ਉੱਥੇ ਸਧਾਰਨ ਗੁਰਸਿੱਖ ਜੀ ਚਲੇ ਗਏ। ਹੱਥ ਜੋੜ ਕੇ ਬਚਨ ਬਖਾਨਾ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਅੱਗੇ ਬਚਨ ਕਿਹਾ ਇਸ ਨੇ ਘਰ ਬਲੋਕ ਲਿਹੋ ਕਿਰਪਾ ਨਿਧਾਨਾ ਇਹ ਕਿਰਪਾ ਦੇ ਖਜ਼ਾਨਾ ਗੁਰੂ ਨਾਨਕ ਸਾਹਿਬ ਆਪਣਾ ਰਹਿਸ਼ੀ ਜਿਹੜਾ ਘਰ ਹੈ ਮਕਾਨ ਉਹਨੂੰ ਚੰਗੀ ਤਰ੍ਹਾਂ ਦੇਖ ਲਓ ਜੀ। ਜਨੂਨ ਤਾ ਤੇ ਮਹਿ ਕਹਿਵਾ ਮਹਾਰਾਜ ਜੀ ਕਿਤੇ ਉਹਦੇ ਆਸੇ ਪਾਸੇ ਕੋਈ ਨਿਊਨਤਾ ਘਾਟ ਹੋਵੇ ਦੇਹੋ ਬਤਾਏ ਸੁਧਾਰੋ ਤੇਹਵਾ ਮੈਨੂੰ ਆਪ ਹੀ ਮਹਾਰਾਜ ਦੇਖ ਕੇ ਦੱਸ ਦਿਓ ਮੈਂ ਉਹ ਵੀ ਠੀਕ ਠਾਕ ਸਵਾਰ ਦਿਆਂ। ਸੁਣ ਕਰ ਉੱਠੇ ਕਿਰਪਾਲ ਵਿਸਾਲਾ ਸਧਾਰਨ ਗੁਰਸਿੱਖ ਤੋਂ ਸੁਣ ਕੇ ਦਿਆਲੂ ਕਿਰਪਾਲੂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉੱਠ ਖੜੋਤੇ। ਗੁਰੂਚਰ ਬਨਾਈ ਪਿਖ ਧਰਮਸਾਲਾ ਜਿਹੜੀ ਧਰਮ ਦੀ ਜਗ੍ਹਾ ਹੈ ਉਹ ਵੇਖਿਆ ਮਹਾਰਾਜ ਨੇ ਵੀ ਬਹੁਤ ਇਹਨੇ ਸਾਫ਼ ਸੁਥਰੀ ਕਰ ਦਿੱਤੀ ਹੈ। ਬਹੁਤ ਸੋਹਣਾ ਝਾੜੂ ਦੇ ਕੇ ਮਿੱਟੀ ਦਾ ਪੋਚਾ ਦੇ ਦਿੱਤਾ ਹੈ। ਖੁਸ਼ੀ ਸਧਾਰਨ ਪਰ ਬਹੁ ਕਰਕੇ ਗੁਰੂ ਮਹਾਰਾਜ ਨੇ ਸਧਾਰਨ ਗੁਰਸਿੱਖ ਉੱਪਰ ਬਹੁਤ ਹੀ ਖੁਸ਼ੀ ਕੀਤੀ ਹੈ। ਆਤਮ ਗਿਆਨ ਦੀਨ ਭ੍ਰਮ ਹਰ ਕੈ ਉਸੇ ਖੁਸ਼ੀ ਦੇ ਵਿੱਚ ਆਪਣੇ ਆਤਮਾ ਦਾ ਇਹਨੂੰ ਗਿਆਨ ਦੇ ਦਿੱਤਾ ਹੈ। ਪੰਜ ਤਰ੍ਹਾਂ ਦੇ ਜਿਹੜੇ ਭਰਮ ਹੈ ਉਹ ਸਾਰੇ ਨਾਸ ਕਰ ਦਿੱਤੇ ਹੈ। ਆਏ ਪੁੰਨ ਚੱਲ ਦਲ ਕੀ ਛਾਏ ਉਦੋਂ ਬਾਅਦ ਗੁਰੂ ਨਾਨਕ ਸਾਹਿਬ ਜਿੱਥੇ ਪਿੱਪਲ ਦਾ ਦਰਖਤ ਉਹਦੀ ਛਾਇਆ ਹੇਠ ਆ ਪਹੁੰਚੇ ਹਨ। ਬੈਠੇ ਸਿੱਖਾਂ ਸਭਾ ਸੁਹਾਈ ਗੁਰੂ ਮਹਾਰਾਜ ਬੈਠ ਗਏ ਆ। ਗੁਰਸਿੱਖਾਂ ਦੀ ਸੋਹਣੀ ਜਿਹੜੀ ਸਭਾ ਸੋਹਣੀ ਇੱਕ ਹੋ ਗਈ ਸਜ ਬਜ ਗਈ। ਬਹੁਤ ਕੀਰਤਨ ਨਾਮ ਪ੍ਰਤਾਪ ਇਸ ਤਰ੍ਹਾਂ ਜਿਸ ਦੇ ਵਿੱਚ ਨਾਮ ਦਾ ਪ੍ਰਤਾਪ ਉਸ ਬਾਣੀ ਦਾ ਕੀਰਤਨ ਹੋ ਰਿਹਾ ਹੈ। ਜੇ ਸੁਣ ਮਿਟਈ ਤੀਨੋ ਤਾਪ ਜਿਸ ਨਾਮ ਬਾਣੀ ਦੇ ਕੀਰਤਨ ਨੂੰ ਸੁਣ ਕੇ ਆਦ ਵਿਆਦ ਉਪਾਦ ਤਿੰਨੇ ਤਾਪ ਤਿੰਨੇ ਦੁੱਖ ਮਿਟਦੇ ਹਨ। ਮਨ ਦੇ ਵੀ ਸਰੀਰ ਦੇ ਵੀ ਜਵਾਨ ਦੇ ਵੀ ਉੱਤੋਂ ਆਪੇ ਵੀ ਦੁੱਖ ਦੋਹਰਾ ਨਿਤ ਪ੍ਰਤ ਜਿਵ ਵਿਵਹਾਰ ਹੈ। ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਉਹ ਹਮੇਸ਼ਾ ਦਾ ਵਿਵਹਾਰ ਜਿਹਾ ਬੰਨਿਆ ਵੀ ਅੰਮ੍ਰਿਤ ਵੇਲੇ ਕੀਰਤਨ ਹੋਣਾ ਚਾਹੀਦਾ ਤੈਸੇ ਚੱਲਿਓ ਸੋ ਜਾਏ ਬਸ ਮਹਾਰਾਜ ਦੇ ਕਹਿਣ ਅਨੁਸਾਰ ਹਮੇਸ਼ਾ ਉਹ ਨਿਤ ਕਰਮ ਜਿਹਾ ਚੱਲਿਆ ਜਾਂਦਾ। ਅੰਮ੍ਰਿਤ ਵੇਲੇ ਕੀਰਤਨ ਹੁੰਦਾ ਹੀ ਹੁੰਦਾ ਹੈ। ਸਵਾ ਜਾਮ ਨਿਸ ਰਹੇ ਤੇ ਕਿਉਂਕਿ ਸਵਾ ਪਾਏ ਰਾਤ ਬਾਕੀ ਰਹਿ ਜਾਂਦੀ ਹੈ। ਬੈਠਾ ਸ੍ਰੀ ਗੁਰੂ ਨਾਏ ਗੁਰੂ ਮਹਾਰਾਜ ਸਭ ਤੋਂ ਪਹਿਲਾਂ ਆਪ ਇਸ਼ਨਾਨ ਕਰਕੇ ਉਹ ਧਰਮਸ਼ਾਲਾ ਵਿੱਚ ਬੈਠ ਜਾਂਦੇ ਹਨ। ਚੌਪਈ ਤਬ ਤੇ ਹੋਤ ਕੀਰਤਨ ਭਾਰੀ ਗੁਰੂ ਮਹਾਰਾਜ ਆ ਕੇ ਧਰਮਸ਼ਾਲਾ ਵਿੱਚ ਚੌਂਕੜਾ ਮਾਰ ਕੇ ਬੈਠ ਜਾਂਦੇ ਉਦੋਂ ਹੀ ਗੁਰਬਾਣੀ ਦਾ ਕੀਰਤਨ ਸ਼ੁਰੂ ਹੋ ਜਾਂਦਾ ਹੈ। ਮ੍ਰਿਦੁਲ ਮਧੁਰ ਧੁਨ ਰਾਗ ਮਝਾਰੀ ਦੇ ਬੜੇ ਕੋਮਲ ਤੇ ਮਿੱਠੀ ਆਵਾਜ਼ ਦੇ ਵਿੱਚ ਰਾਗਾਂ ਵਿੱਚ ਕੀਰਤਨ ਸ਼ੁਰੂ ਹੁੰਦਾ ਹੈ। ਪੁਨ ਜਪ ਤਪ ਹੋਇਆ ਗਿਆਨ ਸੋ ਧਿਆਨਾ ਫਿਰ ਉਸ ਤੋਂ ਬਾਅਦ ਕਹਿੰਦੇ ਜਿਹੜਾ ਬ੍ਰਹਮ ਗਿਆਨ ਹੈ ਇਸੇ ਤਰ੍ਹਾਂ ਵਾਹਿਗੁਰੂ ਦੇ ਧਿਆਨ ਦੇ ਬਚਨ ਹੁੰਦੇ ਨਾਲ ਹੀ ਜਪ ਤਪ ਹੁੰਦਾ ਹੈ। ਭਾਵਨਾ ਬਾਣੀ ਜਾਪ ਸੇਵਾ ਦਾ ਮਹਾਤਮ ਦੱਸਿਆ ਜਾਂਦਾ। ਬੈਠੇ ਸਿੱਖ ਕਰਹਿ ਭਲ ਗਨ ਗੁਰੂ ਕੇ ਸਿੱਖ ਕਹਿੰਦੇ ਇਸ ਤਰ੍ਹਾਂ ਚੌਂਕੜੇ ਮਾਰ ਕੇ ਬੈਠਦੇ ਚੰਗੇ ਢੰਗ ਨਾਲ ਬਾਣੀ ਵਿੱਚ ਕੀਰਤਨ ਕਰਦੇ ਹਨ ਗਾਉਂਦੇ ਹਨ। ਬਾਦਿਤ ਤਾਰ ਬਜਾਵੇ ਪਾਨਾ ਹਾਂ ਕਈ ਜਿਹੜੇ ਗੁਰਸਿੱਖ ਆਪੋ ਆਪਣੇ ਹੱਥਾਂ ਵਿੱਚ ਤਾਰ ਵਾਲੇ ਸਾਜੇ ਰਬਾਬ ਵਗੈਰਾ ਲੈ ਕੇ ਬਜਾਉਂਦੇ ਹਨ। ਹੋਇ ਆਨੰਦ ਉਤਸਵ ਵਿਦ ਨਾਨਾ ਇਸ ਤਰ੍ਹਾਂ ਕਹਿੰਦੇ ਨਾਨਾ ਤਰ੍ਹਾਂ ਦਾ ਉਤਸ਼ਾਹ ਹੁੰਦਾ ਤੇ ਬੜਾ ਆਨੰਦ ਹੁੰਦਾ ਹੈ। ਏਕ ਓਂਕਾਰ ਪ੍ਰੀਤ ਰਸ ਪਾਗੇ ਸਾਰੇ ਗੁਰਸਿੱਖ ਕੀਰਤਨ ਦੁਆਰਾ ਇੱਕ ਓਂਕਾਰ ਜਿਹੜਾ ਵਾਹਿਗੁਰੂ ਹੈ ਉਹਦੀ ਪੀਤੀ ਦੇ ਰਸ ਵਿੱਚ ਰੰਗੇ ਗਏ। ਨਿਸ ਬਾਸੁਰ ਹਿਰਦੇ ਅਨੁਰਾਗੇ, ਰਾਤ ਹੋਵੇ ਦਿਨ ਹੋਵੇ ਸਾਰਿਆਂ ਦੇ ਹਿਰਦੇ ਜਿਹੜੇ ਪ੍ਰੇਮੀ ਪਿਆਰੇ ਬਣੇ ਹੋਏ। ਦਰਸ਼ਨ ਕਰ ਹੈ ਮਲਿਨਤਾ ਭਾਗੀ, ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਹੈ ਜਿਸ ਕਰਕੇ ਰਾਗ ਦਵੇਸ਼ ਦੀ ਮੁਕਾਰਾਂ ਦੀ ਮਲਿਨਤਾ ਮਹਿਲ ਦੌੜ ਗਈ ਹੋਈ। ਨੌਦਾ ਭਗਤ ਹਿਰਦੇ ਅਤ ਜਾਗੀ, ਸਾਰਿਆਂ ਦੇ ਹਿਰਦੇ ਵਿੱਚ ਜਿਹੜੀ ਨੌ ਤਰ੍ਹਾਂ ਦੀ ਭਗਤੀ ਉਹ ਜਾਗ ਆਈ ਹੈ। ਇੱਕ ਰੰਗ ਮਹਿ ਰੰਗੇ ਸਭ ਹੀ, ਸਾਰੇ ਗੁਰੂ ਕੇ ਸਿੱਖ ਇੱਕੋ ਪ੍ਰੇਮ ਰੰਗ ਵਿੱਚ ਨਾਮ ਰੰਗ ਵਿੱਚ ਰੰਗੇ ਹੋਏ। ਦ੍ਵੈਤ ਭਾਵ ਉਰ ਆਏ ਨ ਕਭੀ, ਕਿਸੇ ਦੇ ਹਿਰਦੇ ਵਿੱਚ ਜਿਹੜੀ ਦ੍ਵੈਤ ਭਾਵਨਾ ਉਹ ਆਉਂਦੀ ਨਹੀਂ ਹੈ। ਭਏ ਬ੍ਰਿਖ ਜੋ ਸਿੱਖ ਉਪਕਾਰੀ, ਕਹਿੰਦੇ ਸਿੱਖ ਇਸ ਤਰ੍ਹਾਂ ਪਰਉਪਕਾਰੀ ਹੋ ਗਏ ਜਿਵੇਂ ਜਿਹੜੇ ਬਿਰਸ਼ ਆ ਉਹ ਕਹਿੰਦੇ ਪਰਉਪਕਾਰੀ ਹੁੰਦੇ, ਦੂਜਿਆਂ ਨੂੰ ਫਲ ਦਿੰਦੇ, ਸੁਖ ਦਿੰਦੇ, ਛਾਇਆ ਦਿੰਦੇ। ਮੀਨ ਨੀਰ ਜਾਂ ਪ੍ਰੀਤ ਅਧਾਰੀ, ਹਾਂਜੀ ਮੀਨ ਨੀਰ ਜਾਂ ਪ੍ਰੀਤ ਅਧਾਰੀ, ਇਸੇ ਤਰ੍ਹਾਂ ਜਿਵੇਂ ਮੱਛੀ ਦੀ ਪਾਣੀ ਦੇ ਨਾਲ ਪੀਤੀ ਹੁੰਦੀ ਹੈ, ਇਸੇ ਤਰ੍ਹਾਂ ਉਸ ਰੀਤੀ ਅਨੁਸਾਰ ਮਹਾਰਾਜ ਦੀ ਪ੍ਰੀਤੀ ਦੇ ਆਸਰੇ ਰਹਿੰਦੇ ਗੁਰਸਿੱਖ ਮੱਛੀ ਵਾਂਗ। ਨਾਮ ਜਪਤ ਚਾਤ੍ਰਿਕ ਕੀ ਭਾਂਤੀ, ਹਾਂ ਨਾਮ ਜਦੋਂ ਜਪਦੇ ਹੈ ਫਿਰ ਤਾਂ ਜਿਵੇਂ ਉਹ ਪਪੀਹਾ ਉਹ ਬੋਲਦਾ ਹੁੰਦਾ, ਅੰਮ੍ਰਿਤ ਵੇਲੇ ਬੋਲਿਆ ਪਪੀਹਾ ਤੈ ਸੰਗਰੀ ਵਿਕਾਨ, ਇਸ ਤਰ੍ਹਾਂ ਪਪੀਹੇ ਦੇ ਤਰ੍ਹਾਂ ਨਾਮ ਜਪਦੇ ਉੱਚੀ ਉੱਚੀ। ਲੇਖਾ ਬਨਕ ਗਿਆਨ ਦਿਨ ਰਾਤੀ, ਹਾਂ ਇਸੇ ਤਰ੍ਹਾਂ ਜਿਹੜਾ ਗਿਆਨ ਧੰਨ ਦਾ ਲੇਖਾ ਦਿਨੇ ਰਾਤ ਬਾਣੀਏ ਵੀ ਮੰਗ ਕਰਦੇ ਹੈ ਵੀ ਕਿੰਨਾ ਕੁ ਮੈਨੂੰ ਰੱਬੀ ਗਿਆਨ ਹੋ ਗਿਆ ਹੈ, ਕਿੰਨਾ ਮੇਰਾ ਧਿਆਨ ਜੁੜ ਰਿਹਾ ਹੈ, ਉਹ ਸਾਰਾ ਹਿਸਾਬ ਕਿਤਾਬ ਦਿਨੇ ਕਰਦੇ ਹਨ। ਔਰ ਮੈਂ ਧਿਆਨ ਚਕੋ ਰਹਿ ਚੰਦੂ, ਹਿਰਦੇ ਵਿੱਚ ਜਿਹੜਾ ਗੁਰੂ ਮਹਾਰਾਜ ਦਾ ਧਿਆਨ ਇਉਂ ਹੈ ਜਿਵੇਂ ਪੂਰਨਮਾਸੀ ਦੇ ਚੰਦਰਮਾ ਨੂੰ ਚਕੋਰਾਂ ਧਿਆਨ ਕਰਦੀਆਂ ਹਨ। ਲੋਚਨ ਅਲਗੁਰ ਪਦ ਅਰਬਿੰਦੂ, ਇਸੇ ਤਰ੍ਹਾਂ ਜਿਹੜੇ ਨੇਤਰ ਹੈ ਮਹਾਰਾਜ ਦੇ ਭੋਰੇ ਹੋ ਰਹੇ ਹੈ ਤੇ ਗੁਰੂ ਮਹਾਰਾਜ ਦੇ ਜਿਹੜੇ ਚਰਨ ਹੈ ਕਵਲ ਦੇ ਤੁਲ ਹੈ, ਮਹਾਰਾਜ ਦੇ ਚਰਨ ਜਿਹੜੇ ਕਵਲ ਵਾਂਗ ਕਵਲ ਵਰਗੇ ਹੈ, ਜਿੰਨੇ ਗੁਰਸਿੱਖਾਂ ਦੇ ਨੇਤਰ ਸਭ ਭੌਰੇ ਬਣ ਰਹੇ ਹੈ। ਸਵੱਛ ਹਿਰਦੇ ਜੋ ਗੰਗਾ ਨੀਰੂ, ਸਾਰਿਆਂ ਗੁਰਸਿੱਖਾਂ ਦੇ ਜਿਹੜੇ ਹਿਰਦੇ ਇਉਂ ਕਹਿੰਦੇ ਸਵੱਛ ਸਾਫ਼ ਸੁਥਰੇ ਹੋ ਗਏ ਜਿਵੇਂ ਗੰਗਾ ਦਾ ਪਾਣੀ ਬਹੁਤ ਪਵਿੱਤਰ ਸਵੱਛ ਹੁੰਦਾ ਹੈ। ਹਰ ਤੋਂ ਸਹੋਦਰ ਜਾਂ ਪਰ ਪੀਰੂ, ਹਾਂ ਪਰਾਇਆਂ ਦੀ ਜਿਹੜੀ ਪੀੜ ਹੈ ਜਿਵੇਂ ਭਰਾ ਪ੍ਰੀ ਨਾਸ਼ ਕਰਦੇ ਹੁੰਦੇ ਹੈ, ਦੁੱਖ ਤਿਲੀ ਦੂਰ ਕਰਦੇ ਇੱਕ ਦੂਸਰੇ ਦੀ ਪੀੜਾ ਨੂੰ ਦੂਰ ਕਰਦੇ ਭਰਾਵਾਂ ਬਾਂ। ਰਾਗ ਕਰਤ ਪੁਲਕਤ ਤਨ ਐਸੇ, ਜਦੋਂ ਕਿਤੇ ਕੀਰਤਨ ਰਾਗ ਵਿੱਚ ਕਰਨ ਲੱਗ ਪੈਂਦੇ ਹੈ ਫਿਰ ਸਰੀਰ ਨੂੰ ਐਸੇ ਪੁਲਕਾਰ ਲਈ ਆ ਜਾਂਦੀ, ਲੋਕੰਡੇ ਖੜੇ ਹੋ ਜਾਂਦੇ ਹਨ। ਪਰਮਾਨੰਦ ਮਹਿ ਜੋਗੀ ਜੈਸੇ, ਇਸ ਤਰ੍ਹਾਂ ਕੋਈ ਜੋਗਾ ਅਭਿਆਸੀ ਬੜੇ ਮਹਾਨ ਆਨੰਦ ਵਿੱਚ ਹੁੰਦਾ ਹੈ। ਸੇਵਾ ਕਰ ਹੈ ਧਰ ਹੈ ਉਰ ਪਾਊ, ਜਿਹੜੀ ਗੁਰੂ ਘਰ ਦੀ ਸੇਵਾ ਹੈ ਉਹ ਬੜਾ ਪ੍ਰੇਮ ਧਾਰ ਕੇ ਹਿਰਦੇ ਵਿੱਚ ਕਰਦੇ। ਪਾਏ ਪਰਮ ਪਦ ਪ੍ਰਭੂ ਪਸਾਉ, ਗੁਰੂ ਮਹਾਰਾਜ ਦੀ ਕਹਿੰਦੇ ਕਿਰਪਾ ਕਰਕੇ ਸਭ ਤੋਂ ਜਿਹੜਾ ਉੱਚਾ ਉਹਦਾ ਤ੍ਰਿਗੁਣ ਅਤੀਤ ਹੈ ਉਹ ਪਾਉਂਦੇ ਹਨ। ਦੋਹਰਾ ਤਿੰਨ ਕੀ ਮਹਿਮਾ ਕਿਆ ਕਰੋ, ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਐਸੇ ਗੁਰਸਿੱਖਾਂ ਦੀ ਮਹਿਮਾ ਮੈਂ ਭਲਾ ਕੀ ਕਰਾਂ। ਜੋ ਸਿੱਖ ਗੁਰੂ ਹਦੂਰ, ਜੋ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਰਹਿਣ ਵਾਲੇ ਗੁਰੂ ਕੇ ਸਿੱਖ ਸੇਵਕ ਹਨ। ਮਮ ਮਤ ਮਸ਼ਕ ਸਮਾਨ ਹੈ, ਕਿਉਂਕਿ ਹੇ ਸਰੋਤਾ ਜਨਮ ਮੇਰੀ ਜਿਹੜੀ ਅਕਲ ਮਤ ਹੈ ਉਹ ਮੱਛਰ ਦੇ ਸਮਾਨ ਹੈ ਨਿੱਕੀ ਜੀ। ਕਸ ਚਾਵਹਿ ਗਿਰ ਪੂਰ, ਗੁਰੂ ਮਹਾਰਾਜ ਦੀ ਜਿਹੜੀ ਮਹਿਮਾ ਹੈ ਤਾਂ ਜਿਵੇਂ ਬਹੁਤ ਤਕੜਾ ਪਹਾੜ ਹੋਵੇ ਉਹਨੂੰ ਕਿਵੇਂ ਮੇਰੀ ਬੁੱਧੀ ਮੱਛਰ ਵਰਗੀ ਚੁੱਕ ਸਕਦੀ, ਭਾਵ ਮੇਰੀ ਬੁੱਧੀ ਮਹਾਰਾਜ ਦੀ ਮਹਿਮਾ ਕਿਵੇਂ ਕਹਿ ਸਕਦੀ ਹੈ। ਚੌਪਈ ਤ੍ਰਿਸ਼ਨਾ ਆਸਾ ਨਾਸੀ ਐਸੇ, ਹਾਂ ਗੁਰਸਿੱਖਾਂ ਦੇ ਹਿਰਦਿਆਂ ਵਿੱਚੋਂ ਜਿਹੜੀ ਤਰ੍ਹਾਂ ਤਰ੍ਹਾਂ ਦੀ ਮਾਇਆ ਦੀ ਤ੍ਰਿਸ਼ਨਾ ਅਤੇ ਆਸਾ ਹੈ ਆਹ ਵੀ ਮਿਲ ਜੇ ਉਹ ਵੀ ਮਿਲ ਜੇ ਐਸੇ ਨਾਸ ਹੋ ਗਈ ਹੈ। ਬੈਨ ਤੇ ਹਨ ਉਰਗਨ ਜੈਸੇ, ਇਸ ਤਰ੍ਹਾਂ ਜਿਹੜਾ ਗਰੜ ਹੈ ਉਹ ਕਹਿੰਦੇ ਸੱਪਾਂ ਨੂੰ ਜਿਵੇਂ ਨਾਸ ਕਰ ਦਿੰਦਾ ਮਾਰ ਦਿੰਦਾ ਹੈ, ਉਹ ਸਭ ਦੇ ਹਿਰਦਿਆਂ ਵਿੱਚੋਂ ਤ੍ਰਿਸ਼ਨਾ ਆਸਾ ਨਾਸ ਹੋਈ ਪਈ ਹੈ। ਕਾਮ ਕ੍ਰੋਧ ਲੋਭ ਹੰਕਾਰੂ, ਹਾਂ ਕਾਮ ਕ੍ਰੋਧ ਤੇ ਲੋਭ ਤੇ ਹੰਕਾਰ, ਸਹਿਤ ਅਵਿਦਿਆ ਮੋਹ ਮੋਹ ਨਿਰਪਾਰ, ਅਵਿਦਿਆ ਦੇ ਸਹਿਤ ਜਿਹੜਾ ਮੋਹ ਰੂਪੀ ਰਾਜਾ ਵੀ ਹੈ। ਹਿੰਸਾ ਕੂਰ ਪਿਸੰਨਤਾ ਨਿੰਦਾ, ਜੀਵ ਹੱਤਿਆ ਕਰਨੀ, ਝੂਠ ਬੋਲਣਾ, ਚੂਲੀਆਂ ਕਰਨੀ, ਨਿੰਦਿਆ ਕਰਨੀ, ਸਿੱਖੀ ਮਗ ਭਿਖ ਇਨਕੋ ਚਿੰਦਾ, ਹਾਂ ਸਿੱਖੀ ਪੰਥ ਵੱਲੀ ਵੇਖ ਕੇ ਕਹਿੰਦੇ ਸਾਰਿਆਂ ਨੂੰ ਚਿੰਤਾ ਪੈ ਗਈ, ਇਹਨਾਂ ਦੀ ਭਾਗ ਹੀ ਬਣ ਗਈ ਹੈ, ਹੁਣ ਅਸੀਂ ਕਿੱਥੇ ਰਹਾਂਗੀਆਂ। ਕੇਹਰ ਗਰਜਨ ਤੇਜੋਂ ਕਰੀ, ਇਸ ਤਰ੍ਹਾਂ ਕਹਿੰਦੇ ਜਿਹੜਾ ਕਿਹੜੀ ਸ਼ੇਰ ਹੈ ਉਹਦੇ ਗੱਜਣ ਕਰਕੇ ਭਵਕ ਮਾਰਨ ਕਰਕੇ ਜਿਹੜੇ ਹਾਥੀ ਹੁੰਦੇ ਹਨ, ਓਏ ਪੁੰਜ ਤਦਿਅਪ ਖਰਬਰੀ, ਭਾਵੇਂ ਬਹੁਤੇ ਹਾਥੀ ਹੋਣ ਤਾਂ ਵੀ ਸ਼ੇਰ ਦੇ ਗੱਜਣ ਕਰਕੇ ਉਹਨਾਂ ਨੂੰ ਕਹਿੰਦੇ ਬੜੀ ਘਬਰਾਹਟ ਜੀ ਪੈ ਜਾਂਦੀ, ਘਬਰਾਹਟ ਵਿੱਚ ਆ ਜਾਂਦੇ ਹਨ। ਗੁਰ ਪ੍ਰਤਾਪ ਭਿਖ ਕਰ ਕਲ ਕਲ, ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਾ ਤੇਜ ਪ੍ਰਤਾਪ ਦੇਖ ਕੇ ਜਿਹੜਾ ਕਲਯੁਗ ਦਾ ਸਮਾਂ ਹੈ, ਦੁਰਬਲ ਹੋਏ ਨਿਰਬਲ ਹੈ ਬਿਹਾਲਾ, ਕਹਿੰਦੇ ਸਾਰਾ ਜਿਵੇਂ ਕੋਈ ਦੁਰਬਲ ਜਿਹਾ ਹੋਵੇ ਮਨੁੱਖ ਉਹਦੇ ਵਾਂਗੂ ਕਹਿੰਦੇ ਨਿਰਬਲ ਜਾਂ ਕੋਈ ਪੁਰਸ਼ ਹੋ ਗਏ ਉਹ ਦੁਰਬਲ ਹੋ ਕੇ ਜਿਵੇਂ ਲਿੱਸਾ ਜਿਹਾ ਹੋ ਕੇ ਉਹ ਬਿਹਾਲ ਹੋ ਜਾਂਦਾ ਹੈ, ਦੁਖੀ ਹੋ ਜਾਂਦਾ ਹੈ। ਉਹ ਕਲਯੁਗ ਕਹਿੰਦੇ ਕਮਜ਼ੋਰ ਬੰਦੇ ਨੂੰ ਲਿੱਸਾ ਜਿਹਾ ਹੋ ਕੇ ਵਿਆਕਲ ਹੋਇਆ ਪਿਆ ਹੈ। ਗਿਆਨ ਵਿਰੋਧੀ ਜੇ ਜਗ ਮਾਹੀ, ਜਿਹੜੇ ਸੰਸਾਰ ਦੇ ਵਿੱਚ ਬ੍ਰਹਮ ਗਿਆਨ ਦੇ ਵਿਰੋਧੀ ਆ ਜਿੰਨੇ ਔਗੁਣ ਗੁਨਾਹ ਹਨ, ਸਭ ਹਿੰਕੋ ਚਿੰਤਾ ਅਵਗਾਹੀ, ਕਹਿੰਦੇ ਸਾਰਿਆਂ ਨੂੰ ਕਹਿੰਦੇ ਚਿੰਤਾ ਲੱਗੀ ਹੋਈ ਹੈ ਵੀ ਗੁਰੂ ਨਾਨਕ ਸਾਹਿਬ ਜੀ ਦਾ ਤੇਜ ਪ੍ਰਤਾਪ ਹੈ, ਹੁਣ ਅਸੀਂ ਕੀ ਕਰਾਂਗੇ, ਵਿਚਾਰੇ ਕਿੱਥੇ ਰਹਾਂਗੇ। ਦੋਹਰਾ ਸ੍ਰੀ ਨਾਨਕ ਦਰਸ਼ਨ ਉਦਦ, ਕਿਉਂਕਿ ਜੋ ਸੋਭਾ ਵਾਲੇ ਗੁਰੂ ਨਾਨਕ ਸਾਹਿਬ ਉਹਨਾਂ ਦਾ ਦਰਸ਼ਨ ਦਿਦਾਰ ਆ ਉਹ ਤਾਂ ਇੱਕ ਸਮੁੰਦਰ ਦੇ ਤੁਲ ਹੈ। ਭਗਤ ਤਰੰਗ ਗੰਭੀਰ, ਇਹਦੇ ਵਿੱਚੋਂ ਜਿਹੜੀਆਂ ਭਗਤੀ ਦੀਆਂ ਤਰੰਗਾਂ ਬੜੀਆਂ ਡੂੰਘੀਆਂ ਉੱਠਦੀਆਂ ਹਨ। ਗਿਆਨ ਇੰਦ ਪ੍ਰਦ ਰਿਦ ਬਿਖੈ, ਇਸ ਤਰ੍ਹਾਂ ਹਿਰਦੇ ਵਿੱਚ ਜਿਹੜਾ ਗੁਰੂ ਮਹਾਰਾਜ ਦਾ ਗਿਆਨ ਹੈ ਇਹ ਇੰਦਰਮਾ ਨੂੰ ਚੰਦਰਮਾ ਨੂੰ ਦੇਣ ਵਾਲਾ ਹੈ। ਜੇ ਉਹ ਸਮੁੰਦਰ ਵਿੱਚੋਂ ਚੰਦਰਮਾ ਨਿਕਲਿਆ ਗਿਆਨ ਰੂਪੀ ਚੰਦਰਮਾ ਨੂੰ ਦੇਣ ਵਾਲਾ ਹਿਰਦੇ ਵਿੱਚ, ਹਿਰਦੇ ਰੂਪ ਆਕਾਸ਼ ਵਿੱਚ। ਕਾਮ ਮੋਹ ਗਤ ਪੀਰ, ਇਸ ਕਰਕੇ ਜਿਹੜੀ ਮੋਹ ਦੀ ਜਿਹੜੀ ਧੁੱਪ ਹੈ ਤੇ ਪੀਲਾ ਹੈ ਇਹ ਸਾਰੀ ਗਤ ਕੀ ਨਾਸ ਹੋ ਗਈ ਹੈ। ਚੌਪਈ ਚਿਤ ਚਕੋਰ ਚਿਤਵਤ ਚੱਖ ਸਾਰੇ, ਸਾਰਿਆਂ ਗੁਰਸਿੱਖਾਂ ਦੇ ਜਿੰਨੇ ਨੇਤਰ ਹਨ ਉਹ ਚਕੋਰਾਂ ਨੂੰ ਵੇਖ ਵੇਖ ਕੇ ਚਿਤਵਦੇ ਆ ਤੱਕਦੇ ਹਨ। ਵਿਖੇ ਮਨੋਰਥ ਕੋਕ ਦੁਖਾਰੇ, ਜਿਹੜੇ ਵਿਸ਼ਿਆਂ ਬੁਖਾਰਿਆਂ ਦੇ ਮਨ ਦੇ ਮਨ ਪੁਰ ਨੇ ਉਹ ਚੱਕਵੀਆਂ ਵਰਗੇ ਵਿਚਾਰੇ ਔਖੇ ਹੋ ਗਏ ਮਹਾਰਾਜ ਦੇ ਦਰਸ਼ਨ ਕਰਕੇ। ਦੁੱਖ ਸੁੱਖ ਸਮਤਾ ਜੌਨ ਦੁੱਖ ਸੁੱਖ ਤੇ ਵੀ ਜਿਹੜੀ ਸਮਾਨ ਦ੍ਰਿਸ਼ਟੀ ਹੈ ਇਹ ਸੋਹਣੀ ਚੰਦਰਮਾ ਦੀ ਚਾਨਣੀ ਸੋਭਨੀਕ ਹੈ। ਦ੍ਵੈਤ ਦੁਹਾਗਣ ਕੋ ਦੁਖਦਾਈ, ਜਿਹੜੇ ਕਹਿੰਦੇ ਦ੍ਵੈਤ ਦੁਹਾਗਣ ਦੁਹਾਗਣੀਆਂ ਜਿਹੜੇ ਦ੍ਵੈਤ ਵਾਲੇ ਇਹ ਦੁਹਾਗਣੀਆਂ ਵਾਂਗ ਹੈ, ਇਹਨਾਂ ਨੂੰ ਮਹਾਰਾਜ ਦਾ ਗਿਆਨ ਰੂਪੀ ਜਿਹੜਾ ਚੰਦਰਮਾ ਦੁਖਦਾਈ ਲੱਗ ਰਿਹਾ। ਸੁਮਤ ਸੁਹਾਗਣ ਕੋ ਸੁਖਕਾਰੀ, ਜਿਹੜੇ ਕੋਈ ਸ੍ਰੇਸ਼ਟ ਮਤ ਵਾਲੇ ਗੁਰਸਿੱਖ ਉਹ ਸੁਹਾਗਣਾ ਵਾਂਗ ਉਹਨਾਂ ਨੂੰ ਇਹ ਗੁਰੂ ਮਹਾਰਾਜ ਦੀ ਜਿਹੜੀ ਉਹ ਬ੍ਰਹਮ ਗਿਆਨ ਬ੍ਰਹਮ ਗਿਆਨ ਹੈ ਕਹਿੰਦੇ ਸੁਖਕਾਰੀ ਬਣ ਰਿਹਾ ਹੈ। ਸ਼ੁਭ ਗੁਣ ਖਿਰੀ ਕੁਮੁਦਨੀ ਬਾਰੀ, ਚੰਗੇ ਗੁਣਾਂ ਦੀ ਕਹਿੰਦੇ ਇਸ ਮਨੋ ਕਹਿੰਦੇ ਕੁਮੁਦਨੀਆਂ ਦੀ ਬਗੀਚੀ ਖਿੜੀ ਹੋਈ ਹੈ। ਇਸ ਵਿਦ ਸਤਿਯੁਗ ਪੁਰ ਕਰ ਤਾਰਾ, ਇਸ ਤਰ੍ਹਾਂ ਕਹਿੰਦੇ ਸਰੋਤਾ ਜਨੋ ਕਰਤਾਰਪੁਰ ਦੇ ਵਿੱਚ ਮਾਨੋ ਸਤਿਯੁਗ ਦਾ ਸਮਾਂ ਸ਼ੁਰੂ ਹੋਇਆ ਹੋਇਆ ਹੈ। ਪਰਤਾਇਓ ਤੇ ਕਾਲ ਉਦਾਰਾ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨੇ ਸੱਚਖੰਡ ਗਮਨ ਕਰਨ ਤੋਂ ਪਹਿਲਾਂ ਇਹ ਹਰ ਪਾਸੇ ਸਤਿਯੁਗ ਵੀ ਵਰਤਾਇਆ ਹੋਇਆ ਹੈ। ਤਿਸ ਨਿਸ ਗੁਰ ਜਾਗੇ ਕੀ ਇਹ ਮੱਜਨ, ਉਹ ਜਿਹੜੀ ਰਾਤ ਆਈ ਹੈ ਉਸ ਵਿੱਚ ਮਹਾਰਾਜ ਕਹਿੰਦੇ ਜਾਗੇ ਤੇ ਇਸ਼ਨਾਨ ਕੀਤਾ ਹੈ। ਮਿਲੇ ਆਨ ਸਭ ਹੀ ਤਬ ਸੱਜਣ, ਜਿਹਨੇ ਗੁਰਸਿੱਖ ਸੱਜਣ ਹੈ ਸਾਰੇ ਹੀ ਉਹ ਧਰਮਸ਼ਾਲਾ ਵਿੱਚ ਆ ਮੇਰੇ ਆ ਇਕੱਠਿਆ ਹੋਏ। ਹੋਤ ਕੀਰਤਨ ਕੀ ਧੁਨ ਪੂਰੀ, ਆ ਗੁਰਬਾਣੀ ਦੇ ਕੀਰਤਨ ਦੀ ਬੜੀ ਤੜੀ ਤਕੜੀ ਆਵਾਜ਼ ਹੋ ਰਹੀ ਹੈ। ਭਾਉ ਸੁਭਗਤ ਗਿਆਨ ਕੀ ਪੂਰੀ, ਜਿਹੜੀ ਆਵਾਜ਼ ਹੈ ਪ੍ਰੇਮਾ ਭਗਤੀ ਵਾਲੀ ਹੈ, ਵਿਰਾਗ ਵਾਲੀ ਹੈ ਪੂਰੀ। ਭਰੇ ਪ੍ਰੇਮ ਔਰ ਮੋਦ ਵਡਾਈ, ਸਾਰੇ ਗੁਰਸਿੱਖਾਂ ਦੇ ਹਿਰਦੇ ਵਿੱਚ ਕਹਿੰਦੇ ਪ੍ਰੇਮ ਪ੍ਰੇਮ ਵਧਿਆ, ਖੁਸ਼ੀ ਵਧ ਰਹੀ ਹੈ। ਕਿਤਕ ਸੁਣ ਹੈ ਕਿਤਕ ਮੁਖ ਗਾਈ, ਜਿਹੜੇ ਕੀਰਤਨ ਕਰਨ ਜਾਂਦੇ ਉਹ ਮੁੱਖੋਂ ਗਾਉਂਦੇ ਹੈ, ਕੀਰਤ ਜਾਂਦੇ ਕਿ ਕੰਨਾਂ ਰਾਹੀਂ ਸਰੋਤੇ ਬਣ ਕੇ ਸੁਣ ਰਹੇ। ਤੇ ਚਿੰਨ ਬੈਠੇ ਸੋਚ ਵਿਮੋਚਨ, ਉਸ ਸਮੇਂ ਗੁਰੂ ਨਾਨਕ ਸਾਹਿਬ ਵੀ ਕੀਰਤਨ ਵਿੱਚ ਹੀ ਬੈਠੇ ਸੀ ਜੋ ਸੋਚਾਂ ਫਿਕਰਾਂ ਨੂੰ ਕੱਟਣ ਵਾਲੇ। ਸੁਣ ਤੇ ਉਹ ਮੁੰਡੇ ਕਮਲ ਦਲ ਲੋਚਨ, ਗੁਰਬਾਣੀ ਦਾ ਕੀਰਤਨ ਸੁਣਦਿਆਂ ਸੁਣਦਿਆਂ ਆਪ ਜੀ ਦੇ ਜਿਹੜੇ ਨੇਤਰ ਕਵਲ ਦੇ ਪੱਤਰਿਆਂ ਵਰਗੇ ਚੌੜੇ ਉਹ ਬੰਦ ਹੋ ਗਏ। ਲੱਗੀ ਸਮਾਧ ਅਖੰਡ ਸਰੂਪ, ਅਖੰਡ ਸਰੂਪ ਹੈ ਉਹਦੇ ਵਿੱਚ ਸਮਾਧੀ ਆਪ ਜੀ ਦੀ ਜੁੜ ਗਈ ਹੈ। ਜਿਹ ਤੇ ਜਾਣੇ ਆਨੰਦ ਅਨੂਪਾ, ਇਸ ਅਖੰਡ ਸਰੂਪ ਦੇ ਜਾਣਿਆ ਕਹਿੰਦੇ ਅਨੂਪ ਆਨੰਦ ਦੀ ਪ੍ਰਾਪਤ ਹੁੰਦੀ ਹੈ। ਸਗਰੇ ਅੰਗ ਅਡੋਲ ਰਹਾਏ, ਜਦੋਂ ਸਮਾਧੀ ਲੱਗੀ ਆ ਉਸ ਵੇਲੇ ਸਾਰੇ ਸਰੀਰ ਦੇ ਜਿੰਨੇ ਅੰਗ ਅਡੋਲ ਹੋ ਰਹੇ ਹਨ। ਚਤੁਰ ਮਹੂਰਤ ਜਬੈ ਬਿਤਾਏ, ਚਾਰ ਮਹੂਰਤ ਜਾਣੀ ਅੱਠ ਘੜੀਆਂ ਸਮਾਧੀ ਵਿੱਚ ਬੈਠਿਆ ਜਦੋਂ ਮਹਾਰਾਜ ਨੇ ਬਤੀਤ ਕੀਤੀਆਂ ਹਨ। ਵਿਕਸੇ ਤਬੈ ਰੁਚਰ ਜੁਗ ਲੋਚਨ, ਸਮਾਧੀ ਖੁੱਲ ਗਈ ਹੈ, ਦੋਵੇਂ ਸੋਹਣੇ ਨੇਤਰ ਆਪ ਜੀ ਦੇ ਕਬਲ ਵਾਂਗੂ ਖਿੜ ਗਏ ਖੁੱਲ ਗਏ। ਬੋਲੇ ਬਾਣੀ ਬੰਧ ਵਿਮੋਚਨ, ਜੋ ਬੰਧਨਾਂ ਨੂੰ ਕੱਟਣ ਵਾਲੇ ਸਤਿਗੁਰੂਆਂ ਮੁਖੋਂ ਬਚਨ ਬਾਣੀ ਬੋਲੇ ਹਨ। ਆਜ ਸਮਾਵਨ ਭਇਆ ਸੁਭਾਏ, ਗੁਰਸਿੱਖੋ ਅੱਜ ਸਾਡਾ ਜੋਤੀ ਜੋ ਸਮਾਉਣ ਦਾ ਬੜਾ ਸੋਹਣਾ ਸਮਾਂ ਕਹਿੰਦੇ ਆ ਗਿਆ ਹੈ। ਆਨਹ ਸੌਜ ਬਿਲੰਬ ਗਵਾਏ, ਇਸ ਕਰਕੇ ਜਿਹੜੀ ਸੰਸਕਾਰ ਕਰਨ ਵਾਲੀ ਉਹ ਸਮੱਗਰੀ ਜੀ ਹੈ ਕਹਿੰਦੇ ਤੇਰੀ ਛੱਡ ਕੇ ਮੰਗਾ ਲੋ ਲੈ ਆ। ਪੁਸ਼ਪ ਕਪੂਰ ਪਟੀਰ ਕਨੇਰਾ, ਇਹ ਕਹਿੰਦੇ ਚੰਗੇ ਸੁਗੰਧੀ ਵਾਲੇ ਫੁੱਲ ਹੋਰ ਕਪੂਰ ਚੰਦਨ ਬਹੁਤ, ਕੁਸ਼ਾ ਗੁਲਾਬ ਸੁਗੰਧ ਬਧੇਰਾ। ਦਬ ਜੀ ਇਸੇ ਤਰ੍ਹਾਂ ਗੁਲੰਗ ਜਿਹੜੇ ਸੁਗੰਧੀ ਵਾਲੇ ਗੁਲਾਬ ਹੈ ਬਹੁਤ ਲੈ ਆਓ। ਇਤਿਆਦਿਕ ਪਾਵਨ ਸਭ ਆਨਹੁ, ਇਸ ਤਰ੍ਹਾਂ ਲੈ ਕੇ ਜਿਹੜੀਆਂ ਸਾਫ ਸੁਥਰੀਆਂ ਸੁਗੰਧੀ ਵਾਲੀਆਂ ਚੀਜ਼ਾਂ ਖੁੱਲੀਆਂ ਲੈ ਆਓ। ਕਰਹੋ ਹਰਖ ਕਛ ਸ਼ੋਕ ਨਠਾ ਸ਼ੋਕ, ਅਸੀਂ ਹੁਣ ਸੱਚਖੰਡ ਨੂੰ ਚਲੇ ਜਾਵਾਂਗੇ, ਕੋਈ ਸ਼ੋਕ ਨਹੀਂ ਕਰਨਾ ਹੈ, ਇਸ ਕਰਕੇ ਸਾਰੇ ਖੁਸ਼ੀਆਂ ਮਨਾਓ। ਸੁਣ ਆਸ ਬਚਨ ਮ੍ਰਿਦੁਲ ਜਗ ਗੁਰ ਕੇ, ਜੋ ਸੰਸਾਰ ਦੇ ਗੁਰੂ ਗੁਰੂ ਨਾਨਕ ਸਾਹਿਬ ਉਹਨਾਂ ਦੇ ਮੁਖ ਤੋਂ ਇਹੋ ਜੇ ਕਮਲ ਨਰਮ ਜੇ ਬਚਨ ਸੁਣ ਕੇ, ਸਿੱਖਾਂ ਕੇ ਲੋਚਨ ਜਲ ਢਰ ਕੇ, ਗੁਰਸਿੱਖਾਂ ਦੇ ਨੇਤਰਾਂ ਵਿੱਚ ਉਸੇ ਵੇਲੇ ਕਹਿੰਦੇ ਜਿਹੜਾ ਜਲ ਨਿਕਲਿਆ ਆ ਜਲ ਢਲਣ ਲੱਗਿਆ। ਸਗਰੇ ਪੁਰ ਮਹਿ ਪਰੇ ਉਸ ਰੌਰਾ, ਸਾਰੇ ਕਰਤਾਰਪੁਰ ਦੇ ਵਿੱਚ ਹਰ ਪਾਸੇ ਰੌਲਾ ਰੋਪਾ ਜਾ ਪੈ ਗਿਆ। ਰੁਦਰ ਕਰਤ ਭੇ ਜਿਤ ਕਿਤ ਠੌਰਾ, ਜਿੱਥੇ ਕਿੱਥੇ ਕਿਸੇ ਨੇ ਸੁਣਿਆ ਸਾਰੇ ਵਿਰਾਗ ਵਿੱਚ ਰੋਣ ਲੱਗ ਪਏ ਹਨ ਵੀ ਆਹ ਕੀ ਭਾਣਾ ਵਰਤਣ ਲੱਗਿਆ ਹੈ। ਅਸੂ ਬਦੀ ਸਪਤਮੀ ਬਾਸੁਰ, ਜਦੋਂ ਗੁਰੂ ਮਹਾਰਾਜ ਨੇ ਬਚਨ ਕੀਤਾ ਸੀ ਉਸ ਵੇਲੇ ਹਨੇਰ ਪੱਖ ਦੀ ਅਸੂ ਦੀ ਥਿੱਤ ਸੀ ਸਤਮੀ, ਤਾਹੀ ਸਮੇਂ ਪ੍ਰਭੂ ਜੀ ਜਗ ਗੁਰ, ਉਹ ਸਮੇਂ ਵਿੱਚ ਜੋ ਸੰਸਾਰ ਦੇ ਗੁਰੂ ਹਨ ਉਹਨਾਂ ਨੇ ਬਚਨ ਕੀਤਾ ਸੀ ਸਤਮੀ ਥਿੱਤ ਨੂੰ। ਤਜਨ ਸਰੀਰ ਹੈ ਕੀ ਬਿਦ ਠਾਨੀ, ਉਹ ਕਹਿੰਦੇ ਸਰੀਰ ਛੱਡਣ ਦੀ ਵਿਧੀ ਜੀਚ ਕੀਤੀ, ਢੰਗ ਟੀਕਾ ਜਾ ਕੀਤਾ ਵੀ ਸਤਮੀ ਨੂੰ ਸਰੀਰ ਛੱਡ ਜਾਈਏ। ਪ੍ਰਗਟੀ ਬਾਤ ਗ੍ਰਾਮ ਬਹੁ ਜਾਨੀ, ਬਹੁਤੇ ਪਿੰਡਾਂ ਵਿੱਚ ਗੱਲ ਪ੍ਰਗਟ ਹੋ ਗਈ ਜਾਣੇ ਗਈ ਵੀ ਸਤਵੀਂ ਸਿੱਤ ਨੂੰ ਮਹਾਰਾਜ ਸਰੀਰ ਛੱਡ ਰਹੇ ਆ। ਸੁਣ ਸੁਣ ਮਾਨਵ ਆਵੈ ਹਤਾਈ, ਜਿੰਨੇ ਲੋਕ ਹੈ ਸੁਣ ਸੁਣ ਕੇ ਦੌੜ ਦੌੜ ਕੇ ਆ ਰਹੇ ਹਨ। ਦਰਸ਼ਨ ਕਰ ਹੈ ਜਨਮ ਫਲ ਪਾਈ, ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਮਨੁੱਖ ਜਨਮ ਧਾਰੇ ਦਾ ਫਲ ਪਾਉਂਦੇ ਹਨ। ਕੀਤਕ ਅਸ ਪਰ ਹੋਏ ਅਸਵਾਰਾ, ਕਈ ਜਿਹੜੇ ਬੁਜਾਲਾ ਦੂਰ ਘੋੜਿਆਂ ਉੱਪਰ ਅਸਵਾਰ ਹੋ ਹੋ ਕੇ ਆਏ ਤਵਾਏ ਬਹੀਨ ਅਵਾਰਾ, ਥੱਲੇ ਦੜਾਉਂਦੇ ਆਉਂਦੇ ਘੋੜਿਆਂ ਨੂੰ ਬਿਨਾਂ ਦੇਰੀ ਤੋਂ ਵੀ ਕਿਤੇ ਮਹਾਰਾਜ ਪਹਿਲਾਂ ਹੀ ਨਾ ਚਲੇ ਜਾਣ। ਚਾਰ ਬਰਨ ਹਿੰਦੂ ਅਰ ਤੁਰਕਾ, ਜਿਹੜੇ ਚਾਰ ਬਰਨ ਹੈ ਬ੍ਰਾਹਮਣ ਖੱਤਰੀ ਸ਼ੂਦਰ ਬੈ ਹਿੰਦੂਆਂ ਵਿੱਚੋਂ ਅਤੇ ਮੁਸਲਮਾਨਾਂ ਵਿੱਚੋਂ ਵੀ, ਆਵੇ ਚੱਲੇ ਕਰਤ ਜਸ ਗੁਰ ਕਾ, ਸੱਜਦ ਵੀ ਚੱਲੇ ਆਉਂਦੇ ਮੁਗਲ ਵੀ ਪਠਾਨ ਵੀ ਸੇਖ ਵੀ ਸਭ ਗੁਰੂ ਮਹਾਰਾਜ ਦਾ ਜਸ ਕਰਦੇ ਤੁਰੇ ਆ ਰਹੇ ਹੈ। ਧਾਏ ਧਾਏ ਪਹੁੰਚੇ ਨਰ ਨਾਰੀ, ਗੱਲ ਕੀ ਇਸਤਰੀ ਹੈ ਭਾਵੇਂ ਪੁਰਸ਼ ਹੈ ਦੌੜ ਦੌੜ ਕੇ ਪਹੁੰਚ ਰਹੇ। ਕਹੇ ਦਰਸ ਤੇ ਰਹਿ ਨਾ ਪਛਾਣੀ, ਆਪੋ ਵਿੱਚ ਇੱਕ ਦੂਸਰੇ ਨੂੰ ਕਹਿੰਦੇ ਵੀ ਮਹਾਰਾਜ ਦੇ ਦਰਸ਼ਨ ਕਰਨ ਨੂੰ ਆਪਾਂ ਕਿਤੇ ਪਿੱਛੇ ਨਾ ਰਹਿ ਜਾਈਏ। ਦੁਰਲੱਭ ਦਰਸ਼ਨ ਹੋਇਆ ਇੱਕ ਵਾਰ, ਇੱਕੋ ਵਾਰੀ ਹੁਣ ਗੁਰੂ ਮਹਾਰਾਜ ਦਾ ਨਾਂ ਲੱਭਣ ਵਾਲਾ ਦਰਸ਼ਨ ਹੋਣਾ ਹੈ। ਜੇ ਦਰਸੇ ਅੱਗ ਮਿਟੈ ਅਪਾਰਾ, ਜਿਸ ਗੁਰੂ ਨਾਨਕ ਦੇ ਦਰਸ਼ਨ ਕੀਤਿਆਂ ਸਾਡੇ ਵੱਡੇ ਵੱਡੇ ਬੇਅੰਤ ਵੱਡੇ ਭਾਵ ਮਿਟ ਜਾਣੇ ਹਨ। ਜਹਾਂ ਜਹਾਂ ਲੱਗ ਸੁਧ ਤਬ ਹੋਈ, ਜਿੱਥੋਂ ਜਿੱਥੋਂ ਤੇ ਗੁਰੂ ਮਹਾਰਾਜ ਦੇ ਸੱਚਖੰਡ ਗਮਨ ਕਰਨ ਜਾਣ ਦੀ ਇਹ ਖਬਰ ਸਾਰ ਹੋਈ ਹੈ। ਕਾਜ ਵਿਸਾਰ ਚੱਲੇ ਸਭ ਕੋਈ, ਉਹ ਸਭ ਕੋਈ ਮਾਈ ਭਾਈ ਆਪੋ ਕੁੰਡ ਧੰਦਿਆਂ ਨੂੰ ਭੁਲਾ ਕੇ ਚੱਲ ਪਏ। ਦੋਹਰਾ ਬ੍ਰਹਮਚਾਰੀ ਜੋਗੀ ਤਪੀ, ਉਹਨਾਂ ਲੋਕਾਂ ਵਿੱਚ ਜਿਹੜੇ ਕੋਈ ਬ੍ਰਹਮਚਾਰੀ ਲੋਕ ਹੈ ਯੋਗਾ ਵਿਆਸੀ ਜਥੀ ਰਹਿਣ ਵਾਲੇ ਹਨ। ਤਪੀ ਬਨਾਸਿਕ ਤਪੀ ਬਨਾ ਬਖਾਨਿਸ ਕੋਏ, ਜਾਂ ਕੋਈ ਤਪ ਕਰਨ ਵਾਲੇ ਤਪੀਏ ਜਾਂ ਬਖਾਨਿਸ ਕੀਏ ਬਾਨ ਪ੍ਰਸਤੀਏ ਜੰਗਲਾਂ ਵਿੱਚ ਰਹਿਣ ਵਾਲੇ, ਜਿਹੇ ਜਿਹੇ ਸੁਧ ਪਾਈ ਜਬ ਹੈ, ਜਿੱਥੇ ਜਿੱਥੇ ਵੀ ਕਿਸੇ ਨੇ ਜਦੋਂ ਵੀ ਖਬਰ ਪਾਈ ਹੈ, ਧਾਵਤ ਆਵਤ ਸੋਏ, ਉੱਥੇ ਕਹਿੰਦੇ ਦੌੜਦਾ ਹੋਇਆ ਆ ਰਿਹਾ ਕਰਤਾਰਪੁਰ ਸਾਹਿਬ ਵੱਲ ਨੂੰ। ਚੌਪਈ ਧਰਮ ਸਾਲ ਬੈਠੇ ਗੁਰਪੂਰਨ, ਇਧਰ ਪੂਰਨ ਸਤਿਗੁਰੂ ਸਾਹਿਬ ਜੀ ਧਰਮਸ਼ਾਲਾ ਵਿੱਚ ਬੈਠੇ ਹੋਏ। ਭਵ ਜੋ ਆਮ ਕੋ ਨਾਮ ਸੁਚੂਰਨ, ਆ ਸੰਸਾਰ ਦੇ ਜਿਹੜਾ ਜੰਮਣ ਮਰਨ ਦਾ ਰੋਗ ਹੈ ਉਹਨੂੰ ਕਹਿੰਦੇ ਉਹਨਾਂ ਦਾ ਜਿਹੜਾ ਨਾਮ ਹੈ ਚੂਰਨ ਵਰਗਾ ਹੈ। ਭਈ ਆਨ ਕਰ ਭੀਰ ਅਪਾਰ ਹੈ, ਕਰਤਾਰਪੁਰ ਸਾਹਿਬ ਦੇ ਵਿੱਚ ਬੇਅੰਤ ਆ ਕੇ ਕਹਿੰਦੇ ਤਕੜੀ ਭੀੜ ਹੋ ਗਈ ਹੈ। ਧੰਨ ਧੰਨ ਸਭ ਬੈਨ ਉਚਾਰ, ਕਿੱਧਰ ਕਿੱਧਰ ਮਹਾਰਾਜ ਤੁਸੀਂ ਧੰਨ ਹੋ, ਹੇ ਗੁਰੂ ਨਾਨਕ ਸਾਹਿਬ ਧੰਨ ਹੋ, ਆਵਾਜ਼ ਹੀ ਪਈ ਕਰਦੇ ਹਨ। ਗੁਰ ਆਨਨ ਆਰਨ ਤਾਂ ਆਈ, ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਿਹਰੇ ਉੱਪਰ ਬੜੀ ਤਕੜੀ ਲਾਲੀ ਆਈ ਹੋਈ ਹੈ। ਜੋ ਅਰਨ ਹੁੰਦੇ ਰੁਚਰ ਸੁਹਾਏ, ਇਸ ਤਰ੍ਹਾਂ ਚੜ੍ਹਦੇ ਸੂਰਜ ਦੀ ਕਹਿੰਦੇ ਬੜੀ ਸੋਹਣੀ ਲਾਲੀ ਸੋਹਦੀ ਹੁੰਦੀ ਹੈ, ਚਿਹਰਾ ਲਾਲੋ ਲਾਲ ਹੈ ਖੁਸ਼ੀ ਵਿੱਚ। ਸਿੱਖ ਸੇਵਕ ਚੌਹ ਦਿਸ਼ ਪਰਵਾਰ, ਉਸ ਵੇਲੇ ਜਿਹੜੇ ਗੁਰੂ ਕੇ ਸਿੱਖ ਸੇਵਕ ਚਾਰ ਸਵੇਰੇ ਘੇਰਾ ਘੱਟ ਕੇ ਬੈਠੇ ਹੈ। ਬਦਨ ਕਮਲ ਜਿਨ ਕੇਰ ਅਧਾਰਾ, ਜਿਨ੍ਹਾਂ ਨੂੰ ਗੁਰੂ ਮਹਾਰਾਜ ਦਾ ਮੁੱਖ ਕੌਲ ਵਰਗਾ ਆਸਰਾ ਹੈ। ਮੁਖਤਾਰ ਜਨੀ ਜਹ ਨਾਸੀ, ਜਿੱਥੇ ਕਹਿੰਦੇ ਬੇਮੁਖ ਪੁਣਾ ਰੂਪੀ ਜਿਹੜੀ ਰਾਤ ਹੈ ਬਿਲਕੁਲ ਖਤਮ ਹੋ ਗਈ ਹੋਈ। ਛਪ ਕੇ ਉਡਗਨ ਕਲਮਲ ਰਾਸੀ, ਸਮੂਹ ਜਿਹੜੇ ਪਾਪਾਂ ਰੂਪੀ ਤਾਰੇ ਉਹ ਕਿਨੇ ਅਲੋਪ ਹੋ ਗਏ ਹੋਏ। ਇਸ ਵਿਧ ਵਹਿਰ ਨਰਨ ਕੀ ਕਥਾ, ਕਵੀ ਜੀ ਕਹਿੰਦੇ ਇਸ ਤਰ੍ਹਾਂ ਜਿਹੜੇ ਬਾਹਰ ਲੋਕ ਉਹਨਾਂ ਦੀ ਇਹ ਕਥਾ ਹੈ। ਆਪ ਸੁਣੀਏ ਘਰ ਕੀ ਭੀ ਜਥਾ, ਹੁਣ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਕਹਿੰਦੇ ਗੱਲਬਾਤ ਹੋਈ ਹੈ ਉਹ ਵੀ ਸੁਣ ਲਈਏ। ਦੋਹਰਾ ਬੈਠੇ ਪ੍ਰਭੂ ਬਿਰਾਜ, ਇੱਧਰ ਤਾਂ ਗੁਰੂ ਮਹਾਰਾਜ ਧਰਮਸ਼ਾਲਾ ਵਿੱਚ ਬੈਠੇ ਸੋ ਰਹੇ। ਜੋ ਰਸ ਸ਼ਾਂਤ ਸਦੀਰ, ਇਸ ਤਰ੍ਹਾਂ ਕਹਿੰਦੇ ਸ਼ਾਂਤ ਰਸ ਨੇ ਧੀਰਜ ਸਹਿਤ ਸਰੀਰ ਧਾਰਿਆ ਹੋਵੇ, ਧੀਰਜ ਨਾਲ ਬੈਠਾ ਹੋਵੇ ਸ਼ਾਂਤ ਰਸ। ਸਿੱਖ ਸੇਵਕ ਤੇ ਸਿੱਖ ਸੇਵਕ ਕਰਨਾ ਮਨੋ, ਜਿੰਨੇ ਸਿੱਖ ਸੇਵਕ ਮਨੋ ਕਹਿੰਦੇ ਕਰਨਾ ਰਸ ਬੈਠਾ ਹੋਇਆ, ਧਾਰੇ ਪੁੰਜ ਸਰੀਰ, ਕਰਨਾ ਰਸ ਨੇ ਬਹੁਤੇ ਜਿਵੇਂ ਸਰੀਰ ਧਾਰਨ ਕੀਤੇ ਹੋਣੇ, ਹੈ ਗੁਰੂ ਕੇ ਸਿੱਖ, ਚੌਪਈ ਕਿਰਪਾ ਨਿਧਾਨ ਕਹਿਓ ਤੇਹ ਕਾਲੇ, ਜਦੋਂ ਸਿੱਖ ਬਹੁਤ ਕਰਨਾ ਰਸ ਵਿੱਚ ਆਏ, ਬਹੁਤ ਵਿਰਾਗ ਵਿੱਚ ਆਇਆ, ਥਰੂ ਜੇ ਕਿਰ ਰਹੇ ਕਿਰਪਾ ਦੇ ਖਜ਼ਾਨੇ, ਸਤਿਗੁਰੂ ਜੀ ਨੇ ਉਸ ਸਮੇਂ ਕਿਹਾ ਉੱਠ ਹੋ ਸਧਾਰਨ ਜਾਏ ਉਤਾਲੇ, ਐਵੇਂ ਸਧਾਰਨ ਗੁਰਸਿੱਖ ਉੱਠ ਤੇ ਛੇਤੀ ਜਾ ਕੇ ਪਹੁੰਚ, ਸ੍ਰੀ ਚੰਦ ਅਰ ਲਖਮੀ ਦਾਸ, ਜਿਹੜਾ ਸਾਡਾ ਵੱਡਾ ਪੁੱਤਰ ਸ੍ਰੀ ਚੰਦ ਹੈ, ਦੂਜਾ ਜਿਹੜਾ ਲਖਮੀ ਦਾਸ ਹੈ, ਤਾਹੇ ਹਕਾਰ ਆਨੀਏ ਪਾਸ, ਹੁਣ ਵੀ ਸੱਦ ਕੇ ਹੁਣੇ ਸਾਡੇ ਕੋਲ ਤੂੰ ਲੈ ਆ, ਸੁਨਤਰ ਜਾਏ ਸਧਾਰਨ ਗਯੋ, ਗੁਰੂ ਮਹਾਰਾਜ ਦੀ ਆਗਿਆ ਸੁਣ ਕੇ ਸਧਾਰਨ ਆਵੇ ਗੁਰਸਿੱਖ ਚਲੇ ਆ ਗਏ, ਗੁਰੂ ਸੁਤਨ ਆਗੇ ਤਿਸ਼ ਟਯੋ, ਜਿੱਥੇ ਗੁਰੂ ਕੇ ਸੁਪੁੱਤਰ ਘਰ ਵਿੱਚ ਬੈਠੇ ਸੀ ਉੱਥੇ ਜਾ ਖੜਾ ਹੋਇਆ, ਇਹ ਹੱਥ ਬੰਦ ਕੇ ਗਿਰਾ ਉਚਾਰੀ, ਭਾਈ ਸਧਾਰਨ ਗੁਰਸਿੱਖ ਨੇ ਦੋਵੇਂ ਹੱਥ ਜੋੜੇ ਤੇ ਉਹ ਬਚਨ ਬਾਣੀ ਇਹਨਾਂ ਨੂੰ ਕਿਹਾ, ਸ੍ਰੀ ਪ੍ਰਭ ਕੀ ਭੀ ਆਜ ਤਿਆਰੀ, ਸ੍ਰੀ ਚੰਦ ਹੇ ਲਖਮੀ ਦਾਸ, ਅੱਜ ਗੁਰੂ ਨਾਨਕ ਸਾਹਿਬ ਦੀ ਸੱਚਖੰਡ ਗਾਉਣ ਜਾਣ ਨੂੰ ਤਿਆਰੀ ਹੋ ਗਈ, ਤੁਮਕੋ ਆਪਣੇ ਨਿਕਟ ਹਕਾਰਾ, ਹੇ ਵੀ ਸ੍ਰੀ ਚੰਦ ਲਖਮੀ ਦਾਸ, ਤੈਨੂੰ ਤੁਹਾਨੂੰ ਦੋਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਕੋਲ ਸੱਦਿਆ, ਚਲੋ ਹਜ਼ੂਰ ਨ ਕਰੋ ਅਵਾਰਾ, ਇਸ ਕਰਕੇ ਉਹਨਾਂ ਦੀ ਹਜ਼ੂਰੀ ਵਿੱਚ ਚਲੋ, ਹੁਣ ਦਿਲ ਵੱਲ ਨਾ ਕਰੋ, ਦੇਰੀ ਨਾ ਕਰੋ ਜੀ, ਗਿਰਾ ਸਧਾਰਨ ਜਲ ਕੀ ਨਿਆਈ, ਭਾਈ ਸਧਾਰਨ ਗੁਰਸਿੱਖ ਦੀ ਜਿਹੜੀ ਗੱਲਬਾਤ ਹੈ ਉਹ ਤਾਂ ਪਾਣੀ ਦੇ ਵਾਂਗ ਹੀ ਹੈ, ਮੈਂ ਸਮਾਨ ਨ ਤਿੰਨ ਹੈ ਸ਼ੁਆਈ, ਜਿਵੇਂ ਕਹਿੰਦੇ ਉਹ ਮੋਮ ਹੁੰਦੀ ਹੈ ਉਹਦੇ ਸਮਾਨ ਕਹਿੰਦੇ ਛੋਹ ਨੀ ਸਕੀ, ਜਿਵੇਂ ਪਾਣੀ ਉਹ ਮੋਮ ਨੂੰ ਛੋਹਦਾ ਨੀ ਨਾ, ਇਸ ਤਰ੍ਹਾਂ ਕਹਿੰਦੇ ਉਹਦੀ ਗੱਲ ਤੇ ਕੋਈ ਅਸਰ ਨੀ ਇਹਨਾਂ ਨੇ ਕੀਤਾ, ਹਿਰਦੇ ਅਸ਼ਰਦਾ ਜਿਨਕੇ ਭਾਰੀ, ਜਿਨ੍ਹਾਂ ਦੋਹਾਂ ਪੁੱਤਰਾਂ ਦੇ ਹਿਰਦੇ ਵਿੱਚ ਕਹਿੰਦੇ ਬੜੀ ਕਹਿੰਦੇ ਅਸ਼ਰਦ ਹੈ, ਨਸ਼ਰਦਕ ਪੁਣਾ ਹੈ, ਇਸ ਪ੍ਰਕਾਰ ਮੁਖ ਗਿਰਾ ਉਚਾਰੀ, ਨਸ਼ਰਦਕ ਪੁਣੇ ਵਿੱਚ ਇਸ ਤਰ੍ਹਾਂ ਦੇ ਮੁਖੋਂ ਬਚਨ ਕਹੇ ਸਧਾਰਨ ਨੂੰ, ਕੈਸੇ ਹੋਤ ਅਚਾਨਕ ਐਸੇ, ਜਿਸ ਤਰ੍ਹਾਂ ਤੂੰ ਕਹਿ ਰਹੇ ਇਸ ਤਰ੍ਹਾਂ ਚਨਚੇਤ ਭਲਾ ਕਿਵੇਂ ਗੱਲ ਹੋ ਸਕਦੀ, ਉਹ ਕਿਵੇਂ ਸੱਚਖੰਡ ਜਾ ਸਕਦੇ, ਸੁਖ ਆਨੰਦ ਮੈਂ ਵੈਸੇ ਜੈਸੇ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਹੁਣ ਸੁਖ ਆਨੰਦ ਨਾਲ ਮੌਲ ਮਾਰ ਬੈਠੇ, ਚੌਂਕੜਾ ਮਾਰੀ, ਹਮ ਕੋ ਆਵਤ ਨਹਿ ਪ੍ਰਤੀਤ, ਉਹ ਸਧਾਰਨ ਸਾਨੂੰ ਤਾਂ ਵੀ ਤੇਰੀ ਗੱਲ ਤੇ ਯਕੀਨ ਨਹੀਂ ਆਉਂਦਾ, ਕੈਨ ਪ੍ਰਸੂਨ ਗੰਧ ਇਹ ਰੀਤੰ, ਇਹ ਤਾਂ ਰੀਤੀ ਹੈ ਜਿਵੇਂ ਆਕਾਸ਼ ਦੇ ਫੁੱਲਾਂ ਦੇ ਵਿੱਚ ਕੋਈ ਕਹੇ ਵੀ ਸੁਗੰਧੀ ਹੈ, ਕਹਿੰਦੇ ਉਹ ਸੁਗੰਧੀ ਨਹੀਂ ਨਾ ਹੁੰਦੀ, ਉਹ ਤੇਰੀ ਗੱਲ ਐਵੇਂ ਫੋਕੀ ਨਿਸ਼ਫਲ ਹੈ, ਸੁਣ ਤਿਓ ਤਬੈ ਸਧਾਰਨ ਆਇਓ, ਆਹ ਝੂਠੀ ਝੂਠੀ ਹੈ ਤੇਰੀ ਗੱਲ, ਸੁਣ ਕੇ ਭਾਈ ਸਧਾਰਨ ਜੀ ਮਹਾਰਾਜ ਕੋਲ ਆ ਗਏ, ਜਿਉ ਤਿਨ ਕਹਿਓ ਸੁਗੁਰੂ ਸੁਣਾਇਓ, ਸ੍ਰੀ ਚੰਦ ਤੇ ਲਖਮੀ ਦਾਸ ਨੇ ਕਿਹਾ ਸੀ ਉਵੇਂ ਆ ਸੁਣਾਇਆ ਸਤਿਗੁਰਾਂ ਨੂੰ, ਸੇਵਕ ਸਿੱਖ ਬਿਲੋਚਨ ਬਾਰੀ, ਇਧਰ ਗੁਰੂ ਕੇ ਸਿੱਖ ਸੇਵਕਾਂ ਦੇ ਨੇਤਰਾਂ ਵਿੱਚੋਂ ਪਾਣੀ ਵਗ ਰਿਹਾ, ਬਹਿਓ ਜਾਤ ਪ੍ਰਭ ਦਰਸ ਨਿਹਾਰੀ, ਨਾਲੇ ਪਾਣੀ ਵਗ ਰਿਹਾ ਨਾਲੇ ਦਰਸ਼ਨ ਤੇ ਕੀ ਜਾ ਕਰੀ ਜਾ ਰਹੇ, ਧੁਨ ਸੋ ਕੀਰਤਨ ਕੀ ਤੇ ਕਾਲਾ, ਇਸੇ ਤਰ੍ਹਾਂ ਜਿਹੜੇ ਸਿਆਣੇ ਗੁਰਸਿੱਖ ਗੁਰਬਾਣੀ ਦਾ ਕੀਰਤਨ ਕਰ ਰਹੇ ਉਸ ਸਮੇਂ ਬੜੀ ਆਵਾਜ਼ ਹੋ ਰਹੀ ਕੀਰਤਨ ਦੀ, ਸੁਣ ਪਾਵ ਸੁਣ ਪਾਵ ਦਰਵਤ ਕਠੋਰ ਵਿਸਾਲਾ, ਐਸਾ ਗੁਰਬਾਣੀ ਦਾ ਕੀਰਤਨ ਹੋ ਰਿਹਾ ਜਿਹਨੂੰ ਸੁਣ ਸੁਣ ਕੇ ਜਿਹੜੇ ਕਠੋਰ ਪਵਕੀ ਪੱਥਰ ਉਹ ਵੀ ਨਰਮ ਹੋ ਰਹੇ, ਉਹ ਵੀ ਢਲ ਰਹੇ, ਦੋਹਰਾ ਤਬੈ ਸਥਲ ਲਿਪਵਾਏ ਕੈ, ਉਸ ਵੇਲੇ ਜਿਹੜਾ ਅਸਥਾਨ ਉਹਨੂੰ ਲੇਪਨ ਪੋਚਣ ਜਾ ਕਰਵਾਇਆ ਹੈ, ਬਹਰੋ ਕੁਸ਼ਾ ਡਸਾਏ, ਫਿਰ ਉੱਪਰ ਉਹਦੇ ਘਾਹ ਪੂਜਾ ਕਹਿੰਦੇ ਡਾ ਦਿੱਤਾ, ਤਬ ਜੀ ਵਿਛਵਾ ਦਿੱਤੀ, ਜੈ ਜੈ ਕਾਰ ਚੁਫੇਰ ਹੋਵੇ, ਚਾਰ ਸਫੇਰੇ ਗੁਰੂ ਨਾਨਕ ਸਾਹਿਬ ਤੁਹਾਡੀ ਜੈ ਹੋਵੇ ਤੁਹਾਡੀ ਫਤਿਹ ਹੋਵੇ, ਉਹ ਕਹਿ ਰਹੇ ਕਹੇ ਧਨ ਬਿਸਮਾਏ, ਹਾਂ ਚਰਜੇ ਹੋਏ ਧਨ ਹੋ ਮਾਰਾ ਧਨ ਹੋ ਕਹਿ ਰਹੇ ਹਨ, ਚੌਪਈ ਗਈ ਸੁਲੱਖਣੀ ਢਿੱਗ ਸੁਧ ਸੋ, ਇਧਰ ਜਿਹੜਾ ਗੁਰੂ ਕੀ ਸੁਪਤਨੀ ਸੁਲੱਖਣੀ ਉਹਦੇ ਕੋਲ ਵੀ ਇਹ ਸੱਚ ਖੰਡ ਖਵਨ ਕਰਨ ਦੀ ਖਬਰ ਚਾਲ ਚਲੀ ਗਈ ਹੈ। ਵਚਨ ਨ ਮਾਨਿਓ ਪੁੱਤਰਨ ਦੋ, ਇਹ ਵੀ ਇਹਨੂੰ ਪਤਾ ਚੱਲ ਗਿਆ ਵੀ ਮੇਰੇ ਸੁਪੁੱਤਰਾਂ ਨੇ ਪਿਤਾ ਗੁਰੂ ਜੀ ਦੇ ਵਚਨ ਨੂੰ ਨਹੀਂ ਮੰਨਿਆ ਹੈ। ਨਿਸਕੇ ਲਗੇ ਸਮਾਵਨ ਸਾਈ, ਗੁਰੂ ਮਹਾਰਾਜ ਤਾਂ ਰਾਤ ਦੇ ਸਮੇਂ ਦੇ ਕਹਿੰਦੇ ਹੁਣ ਸੱਚਖੰਡ ਗਮਨ ਕਰਨ ਦੀ ਤਿਆਰੀ ਕਰਨ ਲੱਗੇ ਹੋਏ। ਥਾਏ ਲਿਪਾਏ ਕੁਸ਼ਾ ਵਿਸ਼ਵਾਈ, ਇਹ ਉਹਨਾਂ ਤੇ ਥਾਂ ਵੀ ਲਪਾ ਲਏ ਹੈ ਤੇ ਹੋਰ ਹੇਠਾਂ ਵੀ ਸਾਰੀ ਤਿਆਰੀ ਕਰ ਲਈ ਹੈ। ਉੱਠੀ ਗਮਨ ਕੀਨੋ ਤਿੰਨ ਤੂਰਨ, ਉਸੇ ਵੇਲੇ ਸੁਲੱਖਣੀ ਜੀ ਉੱਠੀ ਅਬੜੀ ਛੇਤੀ ਚੱਲਣਾ ਕੀਤਾ। ਆਈ ਜਹ ਬੈਠੇ ਪ੍ਰਭ ਪੂਰਨ, ਜਿੱਥੇ ਪੂਰਨ ਸਤਿਗੁਰੂ ਜੀ ਬੈਠੇ ਉੱਥੇ ਚਲਾ ਪਹੁੰਚੀ ਹੈ। ਭੀਰ ਬਿਲੋਕਤ ਬਿਸਮੈ ਹੋਈ, ਸਿੱਖਾਂ ਦੀ ਹਰ ਪਾਸੇ ਤਕੜੀ ਭੀੜ ਦੇ ਕੇ ਪਤਨੀ ਬੋਲ ਅਸ਼ਰਜੀ ਹੋ ਗਈ। ਵਾਰ ਬਿਲੋਚਨ ਭਰ ਕਰ ਰੋਈ, ਨੇਤਰਾਂ ਵਿੱਚ ਪਾਣੀ ਜਾ ਭਰ ਕੇ ਬਰਾਗ ਜਾ ਕਰਨ ਲੱਗ ਪਈ, ਅਥਰੂ ਕਿਰਨ ਜੇ ਲੱਗ ਪਈ ਹੈ। ਸ਼ਰਧਾ ਉਪਜੀ ਹਿਰਦੇ ਵਿਸਾਲਾ, ਆਹ ਸਵੇਰੇ ਸੁਲੱਖਣੀ ਦੇ ਹਿਰਦੇ ਵਿੱਚ ਬੜੀ ਤਕੜੀ ਸ਼ਰਧਾ ਪੈਦਾ ਹੋਇਆ। ਮਸਤਕ ਟੇਕਣ ਕੀਏ ਤੇ ਹਿਕਾਲਾ, ਪਤੀ ਸਤਿਗੁਰੂ ਨੂੰ ਉਸ ਸਮੇਂ ਆ ਕੇ ਸਭ ਤੋਂ ਪਹਿਲਾਂ ਇਹਨੇ ਮੱਥਾ ਟੇਕਿਆ ਹੈ। ਸ੍ਰੀ ਗੁਰ ਅਵਲੋਕਤ ਜਬ ਆਈ, ਜਦੋਂ ਆਪਣੀ ਪਤਨੀ ਨੂੰ ਆਇਆ ਮਹਾਰਾਜ ਨੇ ਵੇਖਿਆ, ਬੋਲੇ ਗਿਰਾ ਸਰਲ ਸੁਖਦਾਈ, ਮਹਾਰਾਜ ਨਿਰਸ਼ਲ ਤੇ ਸੁਖ ਦੇਣ ਵਾਲੀ ਜਿਹੜੇ ਬਚਨ ਬਾਣੀ ਬੋਲੇ, ਦੋਹਰਾ ਜੋ ਤੁਝ ਉਰ ਅਬਲਾਖ ਹੈ। ਮਹਾਰਾਜ ਕਹਿੰਦੇ ਸਹਿ ਸੁਲੱਖਣੀ ਪਤਨੀ, ਜੋ ਤੇਰੇ ਦੇ ਵਿੱਚ ਕੋਈ ਖਾਸ ਹੈ ਜੀ ਹੈ, ਕਰ ਲੀਜੈ ਸੋ ਬਾਤ। ਅੱਜ ਕਹਿੰਦੇ ਖੋਲ ਕੇ ਗੱਲ ਨਾ ਸਾਡੇ ਨਾਲ ਘਰ ਘਰ ਆ ਲਾ, ਮਿਲ ਕਰ ਹਾਂ ਬੋਲੀ ਨਹੀਂ, ਫੇਰ ਨਾ ਕਿਤੇ ਪਛਤਾਵਾ ਰਹੇ ਵੀ ਪਤੀ ਸਤਿਗੁਰਾਂ ਨੂੰ ਮਿਲ ਕੇ ਮੈਂ ਖੁੱਲਾ ਡੁੱਲਾ ਮਨ ਦੀ ਜਿਹੜੀ ਗੱਲਬਾਤ ਉਹ ਕਹਿ ਨਹੀਂ ਸਕੀ, ਬੋਲ ਨਹੀਂ ਸਕੀ ਹਾਂ। ਬਾਹਰ ਨਾ ਕਹਿ ਪਸਚਾਤ, ਬਾਹਰ ਵਿੱਚ ਤੂੰ ਪਛਤਾਵਾ ਜਾ ਕਰਕੇ ਨਾ ਆਖੇ ਵੀ ਮੈਂ ਅਖੀਰ ਨੂੰ ਮਹਾਰਾਜ ਨਾਲ ਬਚਨ ਨਾ ਕਰ ਸਕੀ ਖੁੱਲ ਕੇ। ਚੌਪਈ ਸੁਣ ਕਰ ਦੀਨ ਭਈ ਇਹ ਬਾਨੀ, ਮਹਾਰਾਜ ਤੋਂ ਸੁਣ ਕੇ ਪਤਨੀ ਕਹਿੰਦੇ ਬਹੁਤ ਹੀ ਆਈਨ ਮਾਣੀ ਜੀ ਹੋ ਗਈ ਹੈ। ਲਤਾ ਵਾਤ ਕੇ ਜੋ ਕੁਮਲਾਨੀ, ਤਿੱਖੀ ਹਵਾ ਦੇ ਨਾਲ ਬੇਲ ਜੀ ਮੁਰਝਾ ਜਾਂਦੀ ਅੰਬਰ ਜਾ ਗਈ ਹੈ। ਹੱਥ ਬੰਦ ਹੋਏ ਨਿਮਰ ਵਿਸਾਲਾ, ਹੱਥ ਜੋੜ ਕੇ ਬਹੁਤ ਨਿਮਰਤਾ ਸਹਿਤ, ਬੋਲੀ ਬਚਨ ਸੁਣੋ ਪ੍ਰਭ ਦਿਆਲਾ, ਬਚਨ ਬੋਲੀ ਹੈ ਹੇ ਮਹਾਰਾਜ ਦਿਆਲੂ ਕਿਰਪਾਲੀ ਪਤੂ ਸਤਿਗੁਰੂ ਸੁਣੋ। ਭਲਕੇ ਹੈ ਸਰਾਦ ਤੋਹੇ ਤਾਤਾ, ਇਹ ਜਿਹੜਾ ਕੋਈ ਇਹ ਦੋ ਸੰਗੀ ਸਨ ਨਾ, ਇੱਕ ਤਾਂ ਇਹ ਜਿਹੜਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਸਮੇਂ ਸਿੱਖ ਹੋਇਆ ਸੀ, ਉਹਦਾ ਅੱਗੇ ਕੁਛ ਪੁੱਤਰ ਸੀ ਉਹ ਨਿਸ਼ਰਦ ਗਜਾ ਸੀ, ਅਤੇ ਇੱਕ ਵੀਰ ਪੰਥੀਆਂ ਵਿੱਚ ਹੋਇਆ ਸੀ ਜਿਨ੍ਹਾਂ ਨੇ ਭਾਈ ਬਾਲੇ ਵਾਲੀ ਜਨਮ ਸਾਖੀ ਵਿਗਾੜੀ ਹੈ। ਉਹਨਾਂ ਨੇ ਇਹ ਕੁਝ ਪ੍ਰਸੰਗ ਉਲਟਾ ਕੇ ਬਦਲ ਕੇ ਪਾ ਦਿੱਤਾ ਸੀ। ਅਸਲ ਵਿੱਚ ਤਾਂ ਮਹਾਰਾਜ ਨੇ ਜੱਗ ਕਰਨ ਵਾਸਤੇ ਭੰਡਾਰਾ ਲੰਗਰ ਕਰਨ ਵਾਸਤੇ ਕਿਹਾ ਸੀ, ਅਤੇ ਉਹਨਾਂ ਨੇ ਇਹਨੂੰ ਪ੍ਰਸੰਗ ਨੂੰ ਬਦਲ ਦਿੱਤਾ ਵੀ ਪਤਨੀ ਦੇ ਮੁੱਖ ਤੋਂ ਕਹਾਇਆ ਵੀ ਮਹਾਰਾਜ ਕੱਲ੍ਹ ਨੂੰ ਤੁਹਾਡੇ ਪਿਤਾ ਕਾਲੂ ਜੀ ਦਾ ਸ਼ਰਾਦ ਹੈ। ਜੋ ਭਾਵ ਹੈ ਤਿਉ ਕਰ ਸੁਖ ਦਾਤਾ, ਮਹਾਰਾਜ ਵੀ ਸੁਖਾਂ ਦੇ ਦਾਤੇ, ਜਿਵੇਂ ਤੁਹਾਨੂੰ ਚੰਗਾ ਲੱਗਦਾ ਉਵੇਂ ਕਰ ਲਓ। ਅਸਲ ਵਿੱਚ ਜਦੋਂ ਵੀ ਮਹਾਰਾਜ ਜੋਤੀ ਜੋਤ ਸਮਾਉਂਦੇ ਸੀ, ਸਭ ਤੋਂ ਪਹਿਲਾਂ ਗਰੀਬ ਲੋਕਾਂ ਨੂੰ ਲੰਗਰ ਛਕਾਉਂਦੇ ਸਨ। ਅੱਗੇ ਆ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਇਤਿਹਾਸ ਵਿੱਚ ਵੀ ਇਸੇ ਤਰ੍ਹਾਂ ਦਾ ਪ੍ਰਸੰਗ ਆ ਜਾਣਾ। ਜਦੋਂ ਸੱਚਖੰਡ ਗਮਨ ਕਰਨਾ, ਮਹਾਰਾਜ ਨੇ ਕਹਿੰਦੇ ਸੀ ਖੁੱਲ੍ਹਾ ਸੰਬਸ਼ਟੀ ਭੰਡਾਰਾ ਕਰੋ, ਸਭ ਨੂੰ ਛਕਾਓ। ਐਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਹਜ਼ੂਰ ਸਾਹਿਬ ਵਾਲੀ ਜਗ੍ਹਾ ਸੱਚਖੰਡ ਗਮਨ ਕਰਨ ਲੱਗੇ, ਉਦੋਂ ਵੀ ਇਹ ਪ੍ਰਸੰਗ ਇਹ ਆਉਣਾ ਵੀ 500 ਰੁਪਏ ਦਾ ਖੁੱਲ੍ਹਾ ਪੱਕਾ ਭੰਡਾਰਾ ਕਰੋ, ਸਭ ਨੂੰ ਖੁੱਲ੍ਹੀ ਡੁੱਲੀ ਦਰਸ਼ਨਾ ਦਿਓ। ਇਸ ਤਰ੍ਹਾਂ ਮਹਾਰਾਜ ਜਦੋਂ ਵੀ ਸਰੀਰ ਤਿਆਗਦੇ ਸੀ, ਉਦੋਂ ਪਹਿਲਾਂ ਗਰੀਬਾਂ ਨੂੰ ਖੁੱਲ੍ਹਾ ਡੁੱਲਾ ਭੰਡਾਰਾ ਛਕਾ ਕੇ ਅਤੇ ਫਿਰ ਜਾਂਦੇ ਸਨ। ਇੱਥੇ ਇਹਨਾਂ ਨੇ ਲਿਖ ਦਿੱਤਾ ਵੀ ਸਰਾਧ ਕੁਮਾਰਾ ਪਤਨੀ ਨੇ ਕਿਹਾ ਵੀ ਕੱਲ੍ਹ ਨੂੰ ਸਰਾਧ ਵੀ ਕਰਕੇ ਜਾਇਓ। ਅਤੇ ਜਿਹੜਾ ਪਹਿਲਾਂ ਪ੍ਰਸੰਗ ਆਇਆ ਜਦੋਂ ਪਿਤਾ ਕਰ ਰਿਹਾ ਸੀ ਸਰਾਧ, ਮਹਾਰਾਜ ਆ ਕੇ ਵੇਖ ਕੇ ਕਹਿੰਦੇ ਵੀ ਇਹ ਕਿੱਧਰ ਲੱਗਿਆ ਬੈਠਾ, ਬ੍ਰਾਹਮਣ ਦੇ ਕਿਵੇਂ ਆਏ ਬੈਠੇ ਤਗੜੇ। ਕਹਿਣ ਲੱਗਾ ਜੀ ਆਪਣੇ ਜਿਹੜੇ ਵੱਡੇ ਬਜ਼ੁਰਗ ਹੈ ਉਹਨਾਂ ਦੇ ਸਰਾਧ ਦਾ ਦਿਨ ਹੈ। ਮਹਾਰਾਜ ਕਹਿੰਦੇ ਵੀ ਜਿਹੜਾ ਕਰ ਲਿਆ ਕਰ ਲਿਆ, ਤੈਨੂੰ ਨਹੀਂ ਕਰਨ ਦੀ ਲੋੜ ਸਰਾਧ। ਜਿਨ੍ਹਾਂ ਦੇ ਬਜ਼ੁਰਗਾਂ ਨੂੰ ਲੋੜ ਹੋਵੇ ਕਰਦੇ ਫਿਰ, ਤੇਰੇ ਜਿਹੜੇ ਬਜ਼ੁਰਗ ਆ ਉਹ ਤਾਂ ਉੱਥੇ ਪਹੁੰਚ ਗਏ ਜਿੱਥੇ ਉਂਘ ਨਾ ਭੁੱਖ ਹੈ, ਅੰਮ੍ਰਿਤ ਨਾਮ ਸੁਖਵਾਸ। ਨਾ ਉੱਥੇ ਭੁੱਖ ਹੈ, ਨਾ ਦੁੱਖ ਹੈ, ਨਾ ਨੀਂਦ ਹੈ, ਉੱਥੇ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ। ਇਹ ਕਾਲੂ ਜੀ ਨੇ ਕਿਹਾ, ਮਹਾਰਾ ਅੱਖਾਂ ਨਾਲ ਦੇਖੇ ਤੋਂ ਬਗੈਰ ਤਾਂ ਨਹੀਂ ਮੰਨਦਾ ਮੈਂ। ਮਹਾਰਾ ਕਹਿੰਦੇ ਚੰਗਾ ਇੱਥੇ ਹੀ ਲੇਟ ਜਾ, ਚਾਦਰਾ ਜਾ ਪਾ ਕੇ ਦੇਖ ਲਾ ਆਪਣੇ ਬਜ਼ੁਰਗਾਂ ਨੂੰ ਵੀ ਲੋੜ ਹੈਗੀ ਹੈ। ਉਹ ਪਿੱਛੇ ਪ੍ਰਸੰਗ ਆਪਾਂ ਸੁਣਿਆ ਹੀ ਹੈ ਸਾਰਿਆਂ ਨੇ। ਜਦੋਂ ਇਹ ਨਿੱਤਰ ਜੇ ਬੰਦ ਕਰਕੇ ਪੈ ਗਿਆ ਚਾਦਰਾ ਜਾ ਲੈ ਕੇ, ਫਿਰ ਜਿਵੇਂ ਸੁਪਨਾ ਜਿਹਾ ਆਉਂਦਾ ਉਹ ਸ਼ੁਰੂ ਹੋ ਗਿਆ। ਅਤੇ ਬਹੁਤ ਹੀ ਸੋਹਣਾ ਜਿਹੜਾ ਇਲਾਕਾ ਦਿਸਿਆ ਇਸਨੂੰ, ਬੜੇ ਸੋਨੇ ਦੇ ਮਕਾਨ ਹੈ, ਬੜੀਆਂ ਪਾਰਕਾਂ, ਬੜੀਆਂ ਸੁਗੰਧੀਆਂ ਹੈ। ਇਸ ਤਰ੍ਹਾਂ ਬੜੇ ਦਰਵਾਜ਼ੇ ਕੇ ਦਰਵਾਜ਼ੇ ਖੜੋਤੇ, ਉਹ ਲੰਘ ਲੰਘ ਕੇ ਜਦੋਂ ਇਹ ਸੁਪਨੇ ਵਿੱਚ ਅੱਗੇ ਜੇ ਗਿਆ ਹੈ, ਅਤੇ ਅੱਗੇ ਉਹ ਇਹਦੇ ਜਿਹੜੇ ਕੋਈ ਬਜ਼ੁਰਗ ਹੈ ਉਹ ਬੜੇ ਸੁੱਖ ਆਰਾਮ ਵਿੱਚ ਬੈਠੇ, ਕਾਲੂ ਨੂੰ ਜਾਇਆ ਦੇਖ ਕੇ ਉਹ ਹੱਥ ਜੋੜ ਕੇ ਸਾਰੇ ਖੜ੍ਹੇ ਹੋ ਗਏ। ਅਤੇ ਉਹ ਕਹਿੰਦੇ ਵੀ ਕਾਲੂ ਤੂੰ ਬੜੀ ਪਵਿੱਤਰ ਬੁੱਧੀ ਵਾਲਾ, ਧੰਨ ਹੈ ਵੀ ਤੂੰ ਮਹਾਨ ਕਾਲਨਾ ਕਾਲੀ ਪਿਛਲੇ ਜਮਾਂ ਵਿੱਚ, ਇਸ ਕਰਕੇ ਤੇਰੇ ਘਰ ਦੇ ਵਿੱਚ ਪਰਮੇਸ਼ੁਰ ਦਾ ਅਵਤਾਰ ਗੁਰੂ ਨਾਨਕ ਹੋ ਗਿਆ। ਤੂੰ ਆਪ ਤਾਂ ਉਧਰਨਾ ਉਧਰਨਾ ਤਰਨਾ, ਤੂੰ ਤਾਂ ਆਪਣੀ ਆਪਣੀ ਇੱਕੀ ਕੁਲਾ ਤਾਰ ਲਈਆਂ ਹਨ। ਇਹ ਉਸ ਵੇਲੇ ਉਹਨਾਂ ਨੂੰ ਆਨੰਦ ਖੁਸ਼ੀ ਜਾ ਦੇਖ ਕੇ ਕਹਿੰਦਾ ਵੀ ਤੁਸੀਂ ਕਦੋਂ ਕਦੇ ਇੱਥੇ ਇਹੋ ਜਿਹੀ ਜਗ੍ਹਾ ਆ ਗਏ? ਕਹਿੰਦੇ ਜਦੋਂ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਤੇਰੇ ਘਰ ਅਵਤਾਰ ਧਾਰਿਆ ਸੀ ਤਾਂ ਉਦੋਂ ਤੋਂ ਹੀ ਆਨੰਦ ਲੈ ਰਹੇ ਹਾਂ। ਫਿਰ ਇਹਦਾ ਭੁਲੇਖਾ ਜਿਹਾ ਦੂਰ ਹੋਇਆ, ਫਿਰ ਇਹਦਾ ਜੀ ਜਾ ਉੱਥੇ ਰਹਿਣ ਨੂੰ ਕਰੇ। ਅਤੇ ਮਹਾਰਾਜ ਨੇ ਹੱਥ ਜਿਹੇ ਦੇ ਨਾਲ ਚਾਦਰਾ ਜਿਹਾ ਹਿਲਾ ਕੇ ਇਹਨੂੰ ਹਲਾ ਚਲਾ ਲਿਆ, ਉੱਠ ਕੇ ਚਰਨੀ ਪੈ ਗਿਆ। ਕਹਿੰਦਾ ਮਹਾਰਾਜ ਠੀਕ ਹੈ, ਯਥਾਰਥ ਹੈ, ਉਹਨਾਂ ਨੂੰ ਕੋਈ ਲੋੜ ਸਰਾਧ ਸਰੂਪ ਦੀ ਖਾਣ, ਉਹ ਤਾਂ ਬੜੀ ਜਗ੍ਹਾ ਵਧੀਆ ਬੈਠੇ ਹੈ। ਅਤੇ ਹੁਣ ਮਾਰੇ ਮਾਰੇ ਮੇਰੀ ਤਾਂ ਬਸ ਇਹੀ ਤਜਰਤੀ ਬਰੇਸ਼ਾ ਵੀ ਛੇਤੀ ਦੇ ਕੇ ਮੈਨੂੰ ਉੱਥੇ ਭੇਜੋ। ਮਹਾਰਾਜ ਕਹਿੰਦੇ ਮੈਂ ਕੁਛ ਸਮਾਂ ਰਹਿੰਦਾ, ਦੋਵੇਂ ਜੀ ਨੰਬਰਵਾਰ ਤੁਸੀਂ ਚਲੇ ਜਾਓਗੇ। ਉਹ ਬਸ ਮੱਸਿਆ ਵਾਲੇ ਦਿਨ ਫਿਰ ਕਾਲੂ ਜੀ ਸਰੀਰ ਛੱਡ ਕੇ ਪੁੰਨਿਆ ਨੂੰ ਅੱਗੇ ਮਾਤਾ ਤਿਰਪਤਾ ਨੇ 15 ਦਿਨਾਂ ਬਾਅਦ ਸਰੀਰ ਛੱਡ ਦਿੱਤਾ ਸੀ। ਇਸ ਤਰ੍ਹਾਂ ਦਾ ਪ੍ਰਸੰਗ ਪਿੱਛੇ ਆ ਚੁੱਕਿਆ ਵੀ ਮਹਾਰਾਜ ਨੇ ਸਰਾਧ ਸਰੂਰ ਕਹਿ ਕੇ ਕਾਲੂ ਜੀ ਨੂੰ ਬੰਦ ਕਰਾ ਦਿੱਤੇ ਸੀ। ਅਤੇ ਜਿਹੜੇ ਕੋਈ ਉਸ ਜਨਮ ਸਾਖੀ ਨੂੰ ਵਿਗਾੜਨ ਵਾਲੇ ਉਹਨਾਂ ਨੇ ਮਾਤਾ ਦੇ ਪਤਨੀ ਦੇ ਮੁੱਖ ਤੋਂ ਕਹਾਇਆ ਹੈ, ਕਰਵਾਇਆ ਜੱਗ ਸੀ ਮਹਾਰਾਜ ਨੇ, ਤੇ ਕਿਹਾ ਵੀ ਸਰਾਧ ਕਰੋ ਜੀ। ਭਲੀ ਬਾਤ ਜੇ ਕਰੋ ਸਰਾਧ, ਜੇ ਮਹਾਰਾਜ ਜੇ ਤੁਸੀਂ ਜੱਗ ਵਗੈਰਾ ਕਰਦੇ ਹੋ ਤੇ ਬਹੁਤ ਚੰਗੀ ਗੱਲ ਹੋਵੇਗੀ। ਬਹੁਰ ਸਮਾਵਹੁ ਬਾਦਾ ਬਾਦੂ, ਫਿਰ ਪੀੜਾ ਨੂੰ ਨਾਸ ਕਰਨ ਵਾਲੇ ਸੱਚਖੰਡ ਕਉਨ ਜਾ ਜੋਤੀ ਜੋਤ ਸਮਾ ਜਾ, ਕਰੁਣਾ ਨਿਧ ਤੁਮਰੇ ਕਰ ਮਾਹੀ, ਕਿਉਂਕਿ ਤੁਸੀਂ ਕਿਰਪਾ ਦੇ ਖਜ਼ਾਨੇ ਆ, ਤੁਹਾਡੇ ਹੱਥ ਵਿੱਚ ਸਭ ਕੁਛ ਹੀ ਹੈ। ਮਿਟਨ ਰਚਨ ਤ੍ਰਿਲੋਕ ਜੇ ਆਹੀ, ਜਿਹੜੇ ਤਿੰਨੇ ਲੋਕ ਇਹਨਾਂ ਨੂੰ ਰਚ ਦੇਣਾ, ਇਹਨਾਂ ਨੂੰ ਖਤਮ ਕਰ ਦੇਣਾ, ਤੁਹਾਡੇ ਹੱਥ ਵਸ ਦੀ ਗੱਲ ਹੀ ਹੈ। ਦੇਹ ਤਜਨ ਆਰ ਜੀਵਨ ਸੋਈ, ਇਸੇ ਤਰ੍ਹਾਂ ਸਰੀਰ ਨੂੰ ਛੱਡ ਦੇਣਾ ਜਾਂ ਜਿਉਂਦੇ ਰਹਿਣਾ ਸੰਸਾਰ ਵਿੱਚ, ਰਾਵਰ ਕੇ ਅਨੁਸਾਰੀ ਹੋਈ। ਇਹ ਤਾਂ ਆਪ ਜੀ ਦੇ ਅਨੁਸਾਰ ਹੈ ਵੀ ਜਦੋਂ ਚਿਰ ਮਰਜ਼ੀ ਜਿਉਂਦੇ ਰਹੋ, ਜਦੋਂ ਮਰਜ਼ੀ ਸਰੀਰ ਛੱਡ ਦਿਓ। ਦੋਹਰਾ ਦੇਖ ਦੀਨਤਾ ਤਾਹ ਕੀ, ਉਸ ਵੇਲੇ ਆਪਣੀ ਪਤਨੀ ਦੀ ਨਿਮਰਤਾ ਜੀ ਤੱਕ ਕੇ, ਬੈਨ ਸੁਣੇ ਸ਼ੁਭ ਰੀਤ, ਸੋਹਣੀ ਰੀਤ ਜੀ ਦੇ ਬਚਨ ਸੁਣਿਆ ਵੀ ਇਹ ਲੰਗਰ ਪਾਣੀ ਕਰਿਆ ਕਰਾਇਆ ਚਾਹੁੰਦੀ ਹੈ। ਬੋਲੇ ਗਿਰਾ ਸੁਹਾਵਨੀ, ਉਸ ਵੇਲੇ ਬੜੀ ਸੋਭਨੀਕ ਬਾਣੀ ਬੋਲੇ ਆ। ਸਿੱਖ ਸੇਵਕ ਕੇ ਮੀਤ, ਕਿੰਨੇ ਗੁਰਸਿੱਖ ਸੇਵਕ ਹੈ ਉਹਨਾਂ ਦੇ ਜੋ ਬਹੁਤ ਹੀ ਪਿਆਰੇ ਮਿੱਤਰ ਹਨ ਸਤਿਗੁਰੂ ਜੀ। ਚੌਪਈ ਚੋਣੀ ਬਦਨ ਚੋਣੀ ਬਚਨ ਰੁਚਰ ਤੇ ਕਹੇ, ਚੋਣੀ ਗੋਲ ਦੀ ਤੂੰ ਤਾਂ ਬਚਨ ਬਹੁਤ ਸੁੰਦਰ ਕਹੇ, ਸੌਜ ਤਿਆਰ ਕਰੋ ਹਮ ਰਹੇ, ਚਲੋ ਗੁਰੂ ਕਾ ਲੰਗਰ ਖੁੱਲਾ ਡੱਲਾ ਤਿਆਰ ਕਰੋ ਅਸੀਂ ਰਹਿ ਪੈਨੇ, ਕਰ ਹੈ ਸਰਾਧ ਅਸ਼ਟਮੀ ਬਸ, ਹਾਂ ਕਹਿੰਦੇ ਅੱਠਵੀਂ ਤਿਥ ਨੂੰ ਖੁੱਲਾ ਡੁੱਲਾ ਲੰਗਰ ਜਾ ਕਰ ਕਰਾ ਲਵਾਂ, ਹੁਣ ਨੌਵੀਂ ਦਿਨ ਸਗਰ ਰਹਿ ਕਰ, ਫਿਰ ਕਹਿੰਦੇ ਨੌਵੀਂ ਤਿਥ ਨੂੰ ਵੀ ਸਾਰਾ ਦਿਨ ਤੇ ਸਾਰੀ ਰਾਤ ਅਸੀਂ ਰਹਾਂਗੇ, ਦਸਵੀਂ ਕੇ ਦਿਨ ਹੋਵੇ ਤਿਆਰੀ, ਜਦੋਂ ਦਸਵੀਂ ਤਿਥ ਹੋ ਹਨੇਰ ਪਖਰੀ ਫਿਰ ਸਾਡੀ ਸੱਚਖੰਡ ਗਾਉਣ ਦੀ ਤਿਆਰੀ ਹੋ ਜਾਏ, ਰੱਖੋ ਸੌਜ ਉਠਾਵੋ ਸਾਰੀ, ਚੰਗਾ ਵੀ ਗੁਰਸਿੱਖ ਹੋਏ ਸਵਾਰੀ ਸਮੱਗਰੀ ਚੁੱਕੋ ਤੇ ਇਹਨਾਂ ਨੂੰ ਘਰ ਦੇ ਵੀ ਸੰਭਾਲ ਕੇ ਰੱਖੋ, ਲੰਗਰ ਪਾਣੀ ਲਈ ਤਿਆਰੀਆਂ ਕਰ ਲੋ, ਕੁਸ਼ਾ ਗੁਲਾਬ ਪਟੀਰ ਉਚਾਏ, ਉਸੇ ਵੇੜੇ ਕਹਿੰਦੇ ਗੁਲਾਬ ਦੇ ਫੁੱਲ ਚੰਦਨ ਆਦਿ ਸਭ ਸੁਗੰਧੀਆਂ ਚੁਕਾ ਦਿੱਤੀਆਂ, ਰਖਵਾਏ ਸਭ ਹੀ ਇੱਕ ਥਾਂ, ਸਾਰਾ ਕੁਛ ਹੀ ਜਿਹੜਾ ਹੈ ਇੱਕ ਜਗ੍ਹਾ ਕਹਿ ਕੇ ਰਖਵਾ ਦਿੱਤਾ, ਇਸ ਬਿਧ ਸੁਣ ਕੇ ਸਭ ਨਰ ਨਾਰੀ, ਇਸ ਤਰ੍ਹਾਂ ਜਦੋਂ ਸਭ ਮਾਈ ਭਾਈ ਨੇ ਸੁਣਿਆ ਵੀ ਮਹਾਰਾਜ ਦੋ ਤਿੰਨ ਦਿਨ ਅਜੇ ਹੋਰ ਰਹਿਣਗੇ, ਹਰ ਖੇ ਹਿਰਦੇ ਭਇਓ ਸੁਖ ਭਾਰੀ, ਸਾਰੇ ਹਿਰਦਿਆਂ ਵਿੱਚ ਖੁਸ਼ ਹੋ ਗਏ ਹਨ ਤੇ ਭਾਰੀ ਸੁੱਖ ਹੋਇਆ ਸਭ ਨੂੰ, ਧੰਨ ਧੰਨ ਅਰ ਜੈ ਜੈਕਾਰ, ਮਹਾਰਾਜ ਤੁਸੀਂ ਧੰਨ ਹੋ ਧੰਨ ਹੋ, ਤੁਹਾਡੀ ਜੈ ਹੋਵੇ ਫਤਿਹ ਹੋਵੇ, ਹੋਤ ਭਇਓ ਤਿਹ ਕਾਲ ਅਪਾਰ, ਉਸ ਸਮੇਂ ਬਸ ਜੈ ਜੈਕਾਰ ਦਾ ਤੇ ਧੰਨ ਧੰਨ ਦਾ ਆਵਾਜ਼ਾ ਬਹੁਤ ਹੀ ਹੋਇਆ ਹਰ ਪਾਸੇ, ਦੋਹਰਾ ਸੁਖ ਬਾਰ ਬਾਰ ਜ ਦੁਖੀ, ਇਸ ਤਰ੍ਹਾਂ ਕਹਿੰਦੇ ਪਾਣੀ ਤੋਂ ਬਗੈਰ ਕਮਲਾਂ ਦੀ ਬਗੀਚੀ ਸੁੱਕ ਰਹੀ ਹੋਏ ਦੁਖੀ ਮੁਰਝਾ ਰਹੀ ਹਰੇ, ਵਰਖਿਓ ਮਾਨੁਖ ਮਾਨਹ ਬਾਰ, ਉਹਦੇ ਕਹਿੰਦੇ ਖੁੱਲਾ ਕਹਿੰਦੇ ਬੱਦਲ ਦੀ ਬਾਰਿਸ਼ ਬਰਸ਼ ਜੇ ਖੁੱਲਾ ਮੋਹਲੇ ਧਾਰ ਬਾਰਿਸ਼ ਹੋ ਜਾਵੇ, ਕਹਿ ਪਰਸ ਪਰ ਮਿਲ ਤਬ ਹੈ, ਇਸੇ ਤਰ੍ਹਾਂ ਕਹਿੰਦੇ ਜਿਹੜੇ ਗੁਰੂ ਕੇ ਸਿੱਖ ਕਮਲਾਂ ਦੀ ਬਗੀਚੀ ਵਾਂਗ ਜਿਵੇਂ ਸੁੱਕੀ ਹੋਵੇ ਪਾਣੀ ਤੋਂ ਬਗੈਰ ਮੁਰਝਾਏ ਹੋਣ, ਇਸੇ ਤਰ੍ਹਾਂ ਬਾਰਿਸ਼ ਪੈ ਜੇ ਉਹ ਖੜ ਜਾਂਦੇ ਹੈ, ਉਹ ਗੁਰਸਿੱਖ ਕਹਿੰਦੇ ਖੁਸ਼ ਹੋਏ ਆਪੋ ਵਿੱਚ ਹੀ ਕਹਿੰਦੇ, ਦਰਸ ਕਰ ਹੈ ਦਿਨ ਚਾਰ, ਇਹ ਤਾਂ ਬਹੁਤ ਵਧੀਆ ਗੱਲ ਹੋਈ, ਹੁਣ ਚਾਰ ਕੁ ਦਿਨ ਤਾਂ ਹੋਰ ਮਹਾਰਾਜ ਦੇ ਦਰਸ਼ਨ ਕਰਾਂਗੇ ਜਾਂ ਸੁੰਦਰ ਦਰਸ਼ਨ ਕਰਾਂਗੇ, ਚੌਪਈ ਰਹਿਤ ਭਏ ਸਭ ਪੁਰ ਕਰਤਾਰ, ਇੰਨੇ ਗੁਰੂ ਕੇ ਸਿੱਖ ਸੇਵਕ ਕਹਿੰਦੇ ਕਰਤਾਰਪੁਰ ਵਿੱਚ ਹੀ ਸਾਰੇ ਰਹਿ ਪਏ, ਸ਼ਬਦ ਪੜ੍ਹੈ ਪੁੰਨ ਕਰਤ ਵਿਚਾਰ, ਬਾਣੀ ਦੇ ਸ਼ਬਦ ਪੜ੍ਹਦੇ ਹੈ ਫਿਰ ਉਹਦੀ ਵਿਚਾਰ ਕਰਦੇ ਕਥਾ ਕਰਦੇ, ਦੇਖਤ ਸਫਲ ਕਰ ਹੈ ਨਿਜ ਲੋਚਨ, ਮਹਾਰਾਜ ਦੇ ਦਰਸ਼ਨ ਦੇਖ ਕੇ ਆਪਣੇ ਨੇਤਰਾਂ ਨੂੰ ਸਫਲੇ ਕਰਦੇ, ਪਾਵੈ ਸੁਖ ਭੇ ਸੰਕਟ ਮੋਚਨ, ਇਸ ਤਰ੍ਹਾਂ ਕਹਿੰਦੇ ਦੁੱਖਾਂ ਨੂੰ ਕੱਟ ਰਹੇ ਹੈ ਸੁਖਾਂ ਨੂੰ ਪਾ ਰਹੇ ਹੈ ਗੁਰੂ ਕੇ ਸਿੱਖ ਸੇਵਕ, ਕਿਉਂ ਵੀ ਮਹਾਰਾਜ ਦੇ ਦਰਸ਼ਨ ਹੁਣ ਹੋਰ ਹੋਣਗੇ, ਸਾਰੇ ਆਨੰਦ ਖੁਸ਼ ਹੈ, ਇਸੇ ਤਰ੍ਹਾਂ ਕੀਰਤਨ ਕਰ ਰਹੇ ਹੈ ਤੇ ਕਥਾ ਵਾਰਤਾ ਵਿਚਾਰਾਂ ਕਰ ਰਹੇ ਆਨੰਦ ਮਾਣ ਰਹੇ ਹੈ। ਇਹ ਪ੍ਰਸੰਗ ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਨੇ ਸੋਹਣਾ ਛੰਦਾਬੰਦੀ ਵਿੱਚ ਲਿਖਿਆ ਹੈ, ਆਪਾਂ ਅੱਜ ਦੇ ਦੀਵਾਨ ਵਿੱਚ ਰਲ ਮਿਲ ਕੇ ਸਰਵਣ ਕੀਤਾ ਹੈ, ਜਿਵੇਂ ਗੁਰੂ ਮਹਾਰਾਜ ਨੇ ਹੋਰ ਲੀਲਾ ਕੀਤੀ ਆ, ਖੁੱਲ੍ਹਾ ਚਮਾਸ਼ਟੀ ਭੰਡਾਰਾ ਕਰਵਾਇਆ ਅਤੇ ਆਪ ਨਜ਼ਰਸਾਨੀ ਕਰਕੇ ਆਪਣੀ ਨਜ਼ਰ ਹੇਠ ਸਾਰਾ ਕੁਛ ਹੀ ਲੰਗਰ ਪਾਣੀ ਦਾ ਪ੍ਰਬੰਧ ਕਰ ਕਰਕੇ ਛਕਵਾਇਆ। ਉਹ ਪ੍ਰਸੰਗ ਜਿਵੇਂ ਵੀ ਆਏਗਾ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰ ਲਵਾਂਗੇ। ਹੁਣ ਅੱਜ ਇੱਥੇ ਸਮਾਪਤੀ ਹੈ ਜੀ। ਰਹਿਤ ਭਏ ਸਭ ਪੁਰ ਕਰ ਤਾਰਾ, ਸ਼ਬਦ ਪੜ੍ਹੈ ਪੁੰਨ ਕਰਤ ਵਿਚਾਰਾ, ਦੇਖਤ ਸਫਲ ਕਰਹਿ ਨਿਜ ਲੋਚਨ, ਪਾਵਹਿ ਸੁਖ ਭੇ ਸੰਕਟ ਮੋਚਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ,